ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ, ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਚਰਨ ਅਰਬਿੰਦ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਵਿਕਾਰ, ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਇਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ। ਵਾਹਿਗੁਰੂ ਸਾਹਿਬ ਜੀਓ, ਭੰਗਰ ਨਾਥ ਭਨੈ ਆਤਮਾਨੀ, ਰੀਤ ਗਿਆਨ ਤੈਂ ਏਕ ਨ ਜਾਨੇ, ਬਿਮਲ ਦੂਧ ਮਹਿ ਕਾਂਜੀ ਪਾਈ, ਸਗਰੋ ਫਿਟ ਗਇਓ ਦੂਧ ਗਵਾਈ। ਭੰਗਰ ਨਾਥ ਭਨੈ ਆਤਮਾਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਮਹਾਨ ਹੀ ਮਹਾਨ ਸੁੰਦਰ ਜੀਵਾਨ ਸਜ ਰਿਹਾ, ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੀ ਅਰੂ ਸਤਿਕਾਰ ਸਹਿਜ ਪ੍ਰਕਾਸ਼ ਸੇਵਾ ਹੋਈ ਹੈ, ਉਪਰੰਤ ਗੁਰਬਾਣੀ ਲਈ ਪਾਠ ਜਾਪ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ, ਜੋ ਲੜੀਵਾਰ ਰੂਪ ਵਿੱਚ ਚੱਲ ਰਿਹਾ ਹੈ, ਜਿਸ ਤਰ੍ਹਾਂ ਆਪ ਜੀ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਚਲਦੇ ਚਲਾਉਂਦੇ ਹੋਏ ਸਿਆਲਕੋਟ ਵਿਖੇ ਚਲੇ ਗਏ, ਸਿਆਲਕੋਟ ਤੋਂ ਚਲਦੇ ਹੋਏ ਅੱਗੇ ਜੋ ਬਟਾਲਾ ਸ਼ਹਿਰ ਤੋਂ ਬਾਹਰ ਅਚਲਨਾਮੇ ਮੰਦਰ ਹੈ, ਇੱਥੇ ਬੜਾ ਭਾਰੀ ਸਰਵਿਸ, ਸ਼ਿਵਰਾਤਰੀ ਦੇ ਦਿਨ ਜੋੜ ਮੇਲਾ ਲੱਗਦਾ ਹੁੰਦਾ ਸੀ। ਗੋਰਖਨਾਥ, ਮਿਸ਼ਿੰਦਰਨਾਥ ਆਦਿਕ ਸਾਰੇ ਸਿੱਧ ਆਪਣੇ ਗੁਰੂ ਦਾ ਜਨਮਦਿਨ ਜਾਣ ਕੇ ਬਹੁਤ ਗਿਣਤੀ ਵਿੱਚ ਆਇਆ ਕਰਦੇ ਸਨ, ਕਿਉਂਕਿ ਸ਼ਿਵ ਜੀ ਦੇ ਬਿੰਦ ਰਾਹੀਂ ਹੀ ਗੋਰਖ ਦਾ ਜਨਮ ਹੋਇਆ ਹੈ। ਇਸ ਕਰਕੇ ਜਨਮਦਿਨ ਜਾਣ ਕੇ ਇੱਥੇ ਆ ਕੇ ਆਪੋ ਆਪਣੇ ਆਸਣ ਲਾ ਕੇ ਬੈਠਿਆ ਕਰਦੇ ਅਤੇ ਆਪੋ ਆਪਣੀ ਪੂਜਾ ਆਦਰ ਸਤਿਕਾਰ ਕਰਾਇਆ ਕਰਦੇ। ਗੁਰੂ ਮਹਾਰਾਜ ਇਹਨਾਂ ਦੇ ਮਨ ਅੰਦਰ ਬਹੁਤ ਮਹਿੰਕਾਰ ਜਾਣ ਕੇ ਉਹਨੂੰ ਦੂਰ ਕਰਨ ਵਾਸਤੇ ਇਹ ਮੇਲੇ ਦਾ ਬਹਾਨਾ ਜਿਹਾ ਬਣਾ ਕੇ ਜੋ ਉੱਚਾ ਥੜਾ ਹੈ ਉਹਦੇ 'ਤੇ ਆ ਬੈਠੇ ਨੇ। ਨਾਲ ਅਜਿਤਾ ਚੌਧਰੀ ਦਾ ਪੱਖੋ ਗਏ ਪਿੰਡ ਦਾ ਵੀ ਹੈ, ਭਾਈ ਬਾਲਾ ਜੀ ਆਦਿਕ ਹੈ, ਹੋਰ ਸਿਆਣੇ ਗੁਰਸਿੱਖ ਵੀ ਆਏ ਆਪ ਜੀ ਨਾਲ, ਅਤੇ ਉਹ ਮੇਲਾ ਜਾਣ ਕੇ ਸਿੱਧਨਾਥ ਵੀ ਆ ਗਏ, ਬਹੁਤ ਇਕੱਠ ਹੋ ਗਿਆ। ਜਦੋਂ ਸਤਿਗੁਰੂ ਦਾ ਇੱਥੇ ਆਉਣਾ ਸੁਣੇ ਸਾਰੇ ਜਿੰਨੇ ਮੇਲੇ ਵਾਲੇ ਲੋਕ ਹੈ ਮਹਾਰਾਜ ਦੇ ਪੱਲ ਨੂੰ ਟਹਿ ਪਏ ਨੇ, ਜਿੰਨੀ ਸਿੱਧਨਾਥਾਂ ਨੂੰ ਮੱਥਾ ਟੇਕਣ ਲਈ ਭੇਟਾ ਲਿਆਂਦੀ, ਸਭ ਮਹਾਰਾਜ ਅੱਗੇ ਚਾੜ ਕੇ ਮੱਥੇ ਟੇਕੀ ਜਾ ਰਹੇ ਹੈ। ਗੁਰੂ ਮਹਾਰਾਜ ਦੀ ਬੜੀ ਮਹਿਮਾ ਫੈਲ ਰਹੀ ਹੈ। ਇਹ ਦਰ ਸਿੱਧ ਨਾਲ ਜਦੋਂ ਕੋਈ ਭੇਟਾ ਪੂਜਾ ਨਾ ਆਈ, ਆਪੋ ਵਿੱਚ ਹੀ ਸਲਾਹਾਂ ਕਰਨ ਲੱਗੇ ਵੀ ਹੁਣ ਤਾਂ ਸਾਡੀ ਇਹ ਪੂਜਾ ਭੇਟਾ ਚਲੀ ਗਈ, ਜੇ ਆਪਾਂ ਕੋਈ ਬੰਦੋਬਸਤ ਯਤਨ ਹੀਲਾ ਨਾ ਕੀਤਾ ਫਿਰ ਇੱਥੇ ਮਤਾਂ ਆਏ ਹੋਏ ਹੋ। ਆਪੋ ਵਿੱਚ ਇਹ ਹੀ ਸਲਾਹ ਕੀਤੀ ਵੀ ਆਪਾਂ ਇੱਕ ਵਾਰੀ ਇਹਨਾਂ ਨੂੰ ਸ਼ਕਤੀ ਨਾਲ ਦਵਾ ਦਈਏ ਜਾਂ ਗਿਆਨ ਚਰਚਾ ਨਾਲ ਦਵਾ ਕੇ ਸ਼ਰਮਿੰਦਿਤ ਕਰ ਦਈਏ ਅਤੇ ਲੋਕਾਂ ਦੇ ਸਾਹਮਣੇ ਇਹ ਬੇਇੱਜ਼ਤ ਹੋ ਜਾਣਗੇ, ਫਿਰ ਆਪਣੀ ਪੂਜਾ ਮਹਾਨ ਪਹਿਲਾਂ ਵਾਂਗ ਹੀ ਹੁੰਦੀ ਰਹੂਗੀ। ਉਹ ਖਿਆਲ ਜਿਹਾ ਕਰਕੇ ਜਿੱਥੇ ਮਹਾਰਾਜ ਬੈਠੇ ਸੀ ਉੱਥੇ ਬਹੁਤਾ ਇਕੱਠ ਹੋਣ ਕਰਕੇ ਰਾਸ ਧਾਰੀ ਰਾਸ ਪਾਈ ਜਾ ਰਹੇ ਸੀ, ਬੜੀ ਲਕਸ਼ਮੀ ਬਰਸ ਰਹੀ ਸੀ, ਲੋਟਾ ਜਨਾਂ ਦਾ ਮਾਇਆ ਨਾਲ ਭਰਿਆ ਪਿਆ ਸੀ ਅਤੇ ਮੰਗਰ ਮਾਰ ਜਿਹੜਾ ਬੜਾ ਚੁਸਤ ਚਲਾਕ ਸੀ ਇਹਨੂੰ ਅਣਮਾ ਸ਼ਿਧੀ ਦੁਆਰਾ ਛੋਟਾ ਜਿਹਾ ਨਿੱਕਾ ਜਿਹਾ ਰੂਪ ਹੋ ਕੇ ਲੋਟਾ ਜਿਹਾ ਉਹਦੇ ਹੱਥ 'ਚੋਂ ਖੋਲਿਆ ਹੈ ਅਤੇ ਆਪਣੀ ਰਿੱਧੀ ਸਿੱਧੀ ਤਾਕਤ ਨਾਲ ਆਕਾਸ਼ ਵਿੱਚ 200 ਘੋ 'ਤੇ ਜਾਲ ਕੋਇਆ ਖੜਾ ਕੀਤਾ ਹੈ। ਰਾਸਧਾਰੀਆਂ ਨੇ ਜਦੋਂ ਦੇਖਿਆ ਵੀ ਲੋਟਾ ਪਾਉਣ ਲੈ ਗਿਆ, ਭੂਤ ਨਹੀਂ ਭੁੱਲ ਗਈ, ਹੋਸ਼ ਉੱਡ ਗਏ, ਪਾਦੀ ਬਣ ਗਈ, ਰੌਲਾ ਰੱਪਾ ਪਾਉਣ ਲੱਗੇ, ਕੌਣ ਲੋਟਾ ਹੁਣੇ ਹੱਥ ਖੋ ਕੇ ਲੈ ਗਿਆ। ਅਤੇ ਗੁਰੂ ਨਾਨਕ ਸਾਹਿਬ ਜੀ ਅੰਤਰਜਾਮੀ ਹੈ, ਜਾਣ ਡਿਆ ਵੀ ਇਹ ਭੰਗਰਨਾਥ ਦਾ ਹੀ ਸ਼ੈਤਾਨੀ ਹੈ, ਇਹ ਰੌਲਾ ਰੱਪਾ ਮੇਲੇ ਵਿੱਚ ਪਵਾਇਆ ਚਾਹੁੰਦਾ ਹੈ, ਸਾਡੀ ਮਹਿਮਾ ਦੇਖ ਕੇ ਸਰਦਾ ਮੱਚਦਾ ਹੈ। ਇਹਦਾ ਹੰਕਾਰ ਜਾਂ ਤੋੜਨ ਵਾਸਤੇ ਮਹਾਰਾਜ ਨੇ ਕੀ ਕੀਤਾ ਹੈ, ਆਪਣੀ ਕਲਾ ਨਾਲ ਵਾਂਝੀ ਵਧਾਈ ਹੈ ਜਿੱਥੇ ਉਹ ਲੋਟਾ ਜਾ ਇਹਨੇ 200 ਘੋ 'ਤੇ ਉਹ ਆਪਣੀ ਰਿੱਧੀ ਸਿੱਧੀ ਤਾਕਤ ਨਾਲ ਟਿਕਾ ਕੇ ਰੱਖਿਆ, ਉੱਥੋਂ ਖਿੱਚਿਆ ਹੈ ਅਤੇ ਰਾਸਧਾਰੀ ਨੂੰ ਲਿਆ ਦਿੱਤਾ ਹੈ। ਇਹ ਦੇਖ ਕੇ ਤਾਂ ਫਿਰ ਭੰਕਰਨਾਥ ਸੋਹਣੀ ਵੀ ਅਤੇ ਬਾਕੀ ਸਿੱਧ ਵੀ ਸਰਮੱਚ ਕੇ ਈਰਖਾ ਦੀ ਅੱਗ ਵਿੱਚ ਬਹੁਤ ਕੁਛ ਪੁੱਠਾ ਪੁੱਠਾ ਬੋਲਣ ਲੱਗੇ ਹਨ, ਜਿਵੇਂ ਭੰਕਰਨਾਥ ਜ਼ਿਆਦਾ ਹੰਕਾਰੀ ਸੀ, ਜ਼ਿਆਦਾ ਮਾਨੀ ਸੀ, ਇਹ ਗੁਰੂ ਮਹਾਰਾਜ ਨੂੰ ਪੁੱਠਾ ਸਿੱਧਾ ਬੋਲਿਆ। ਉਹ ਭਾਈ ਬਾਲਾ ਜੀ ਨੇ ਜਿਵੇਂ ਜਨਮ ਸਾਖੀ ਵਿੱਚ ਪ੍ਰਸੰਗ ਲਿਖਿਆ ਹੈ ਉਸੇ ਦਾ ਅਲਸਾ ਹੂ ਬਹੂ ਕਵੀ ਸੰਤੋਖ ਸਿੰਘ ਜੀ ਨੇ ਸੋਹਣੀ ਕਾਵਿ ਰਚਨਾ ਵਿੱਚ ਕੀਤਾ ਹੈ। ਉਹ ਜਿਵੇਂ ਵੀ ਇਹ ਭੰਕਰਨਾਥ ਨੇ ਕੁਝ ਕਿਹਾ ਸੁਣਿਆ ਉਹ ਪ੍ਰਸੰਗ ਆ ਰਿਹਾ, ਜੋ ਗੁਰੂ ਮਹਾਰਾਜ ਨੇ ਫਿਰ ਚੰਗੀ ਤਰ੍ਹਾਂ ਇਹਨੂੰ ਖਿੱਚਿਆ, ਚੰਗੀ ਤਰ੍ਹਾਂ ਇਹਨੂੰ ਫਿਰ ਸਲੋਕ ਸੁਣਾਏ ਵੀ ਤੂੰ ਵੀ ਇਹੋ ਜਿਹਾ, ਤੇਰਾ ਜਿਹੜਾ ਗੁਰੂ ਹੈ ਤੇਰੀ ਮਾਂ ਵੀ ਉਹੀ ਜੀ ਗੁਰੂ, ਜਿਵੇਂ ਬਚਨ ਕਹੇ ਆਪ ਜੀ ਨੇ ਉਹ ਪ੍ਰਸੰਗ ਆ ਰਿਹਾ, ਜਿਵੇਂ ਉਹਦਾ ਆਪਾਂ ਮਨ ਲਾ ਕੇ ਸੁਣੀਏ ਜੀ। ਭੰਗਰਨਾਥ ਭਨੈ ਅਤਮਾਨੀ, ਗੁਰੂ ਮਹਾਰਾਜ ਦੀ ਮਹਾਨ ਸ਼ਕਤੀ ਦੇ ਕੇ ਵੀ ਇਹਨਾਂ ਨੇ ਆਪਣੀ ਸ਼ਕਤੀ ਨਾਲ ਲੋਟਾ ਵਾਪਸ ਜਾ ਮੰਗਾ ਲਿਆ ਹੈ, ਵੀ ਚਰਚਾ ਕਰਨ ਲਈ ਚੱਲ ਕੇ ਆ ਗਏ, ਆਉਂਦਿਆਂ ਸਾਰ ਜਿਹੜਾ ਭੰਗਰ ਨਾਥ ਜਿਹੜਾ ਬਹੁਤਾ ਮਾਨੀ ਸੀ, ਬਹੁਤਾ ਹੰਕਾਰੀ ਸੀ, ਉਹ ਕਹਿਣ ਲੱਗਿਆ, ਰੀਤ ਗਿਆਨ ਤੈ ਏਕ ਨ ਜਾਣੇ। ਗੁਰੂ ਨਾਨਕ ਸਾਹਿਬ ਗਿਆਨ ਦੀ ਜਿਹੜੀ ਮਰਜ਼ਾਦਾ ਰੀਤੀ ਹੈ ਉਹ ਬਹੁਤ ਹੀ, ਤਾਂ ਤੂੰ ਕੀ ਹੈ, ਕਹਿੰਦੇ ਇੱਕ ਵੀ ਮਰਜ਼ਾਦਾ ਤੈਨੂੰ ਜਾਣੀ ਨਹੀਂ। ਗਿਆਨ ਦੀ ਰੀਤੀ ਕੀ ਹੁੰਦੀ, ਵੀ ਗਿਆਨ ਕਿਵੇਂ ਪ੍ਰਾਪਤ ਕਰੀ ਜਾਏ, ਗਿਆਨ ਕਿਸੇ ਸਰਧਾਲੂ ਜਗਿਆਸੂ ਨੂੰ ਕਿਵੇਂ ਬਖਸ਼ੀ ਦਾ ਉਪਦੇਸ਼ ਦੇ ਕੇ। ਤੈਨੇ ਕਹਿੰਦੇ ਗਿਆਨ ਦੀ ਮਰਜ਼ਾਦਾ ਤਾਂ ਇੱਕ ਵੀ ਨਹੀਂ ਜਾਣੀ, ਤੈਨੂੰ ਤਾਂ ਪਤਾ ਹੀ ਕੁਛ ਨਹੀਂ ਹੈ। ਬਿਮਲ ਦੂਧ ਮੈਂ ਕਾਂਜੀ ਪਾਈ, ਤਾਂ ਤੂੰ ਵੀ ਗੁਰੂ ਨਾਨਕ ਸਾਹਿਬ ਜਿਵੇਂ ਉੱਜਲ ਦੁੱਧ ਸਾਫ ਸੁਥਰਾ ਹੋਵੇ ਉਹਦੇ ਵਿੱਚ ਕਾਂਜੀ ਪਾ ਦੇਵੇ, ਤੂੰ ਚਿੱਟੇ ਉੱਜੋ ਦੁੱਧ ਸਾਫ ਸੁਥਰੇ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ। ਸਗਰੋ ਫਿੱਟ ਗਏ ਦੁੱਧ ਗਵਾਏ, ਇਸ ਕਰਕੇ ਸਾਰਾ ਜਿਹੜਾ ਦੁੱਧ ਹੈ ਕਹਿੰਦੇ ਖਰਾਬ ਹੋ ਗਿਆ, ਫਿੱਟ ਗਿਆ ਹੈ। ਬਹਰੋ ਮਥਨ ਕਰੇ ਜੋ ਤਾਹੀ, ਜਿਉਂ ਜਿਉਂ ਦੁੱਧ ਹੀ ਕੋਈ ਵਿਗਾੜ ਦੇਵੇ ਪਾਟ ਜਾਵੇ, ਫਿਰ ਜਿਹੜਾ ਕੋਈ ਮਧਾਨੀ ਜੀ ਲੈ ਕੇ ਉਹਨੂੰ ਰਿੜਕਣਾ ਕਰੇ। ਮੱਖਣ ਕਿਤ ਬਿਦ ਪਾਵੇ ਨਾਹੀ, ਦੁੱਧ ਕਹਿੰਦੇ ਉਹ ਫਟ ਜਾਵੇ ਨਾ ਪਾਟ ਜਾਵੇ, ਫਿਰ ਕਿਸ ਤਰ੍ਹਾਂ ਉਹਦੇ ਵਿੱਚੋਂ ਕਹਿੰਦੇ ਕੋਈ ਮੱਖਣ ਪ੍ਰਾਪਤ ਕਰੇਗਾ। ਇਹ ਆਪੇ ਪਾਟੇ ਦੁੱਧ ਵਿੱਚ ਖਰਾਬ ਹੋਏ, ਦੁੱਧ ਵਿੱਚ ਮੱਖਣ ਨਹੀਂ ਨਾ ਨਿਕਲਦਾ। ਇਹਦਾ ਗਰਮ ਗੁਰਮ ਜੀ ਕਰਕੇ ਥੋੜ੍ਹੀ ਜਿਹੀ ਜਾਗ ਲਾਵੇ ਜਮਾਵੇ, ਫਿਰ ਦਹੀਂ ਬਣ ਜਾਏ, ਫਿਰ ਸਹਿਜ ਸਹਿਜ ਦੇ ਨਾਲ ਉਹਨੂੰ ਰਿੜਕੇ, ਫਿਰ ਉਹਦੇ ਵਿੱਚ ਠੰਡਾ ਪਾਣੀ ਜਿਹਾ ਪਾ ਜਾਏ, ਫਿਰ ਉਹਦੇ ਉੱਪਰ ਮੱਖਣ ਜਿਹਾ ਆ ਜਾਂਦਾ ਹੈ। ਇਸ ਤਰ੍ਹਾਂ ਵੀ ਜਿਹੜਾ ਤੂੰ ਕੁਝ ਕਰਿਆ ਕਰਾਇਆ ਹੈ ਨਾ, ਇਹ ਤਾਂ ਦੁੱਧ ਵਿੱਚ ਤੂੰ ਕਾਂਜੀ ਪਾ ਤੀ ਆ ਕੇ ਇੱਥੇ ਸਾਰਾ ਗੁਆਚ ਗਿਆ, ਮੱਖਣ ਭਲਾ ਕਿਵੇਂ ਆਵੇ ਹੱਥ। ਪੂਰਬ ਹੋਏ ਉਦਾਸੀ ਫਿਰਿਓ, ਦੁੱਧ ਵਿੱਚ ਕਾਂਜੀ ਕੀ ਪਾਈ ਉਹ ਦੱਸਦਾ, ਵੀ ਪਹਿਲਾਂ ਤਾਂ ਘਰ ਬਾਰ ਛੱਡ ਕੇ ਤੂੰ ਘਰ ਬਾਰ ਤੋਂ ਉਦਾਸ ਹੋ ਕੇ ਉਪਰਾਮ ਹੋ ਕੇ ਬਾਹਰ ਫਿਰਦਾ ਰਿਹਾ ਹੈ। ਭੇਖ ਫਕੀਰੀ ਤਨ ਮੈਂ ਕਰਿਓ, ਆਪਣੇ ਗ੍ਰਸਤੀਆਂ ਵਾਲੇ ਕੱਪੜੇ ਜੇ ਲਾ ਕੇ, ਭੇਖ ਫਕੀਰਾਂ ਵਾਲਾ ਜਿਹੜਾ ਭੇਖ ਹੈ ਭਗਵੇਂ ਜੇ ਕੱਪੜੇ ਸਰੀਰ ਤੇ ਤੂੰ ਪਾ ਲੈ। ਦੇਸ਼ ਵਿਦੇਸ਼ਨ ਰਟਨੋ ਕੀਨੋ, ਫਕੀਰ ਬਣ ਕੇ ਉਪਰਾਮ ਹੋ ਕੇ ਦੇਸਾਂ ਪ੍ਰਦੇਸਾਂ ਵਿੱਚ ਤੈਨੇ ਵਿਚਰਨਾ ਕੀਤਾ, ਫਿਰਨਾ ਕੀਤਾ ਹਰ ਪਵ ਪਾਸੇ। ਨਿਜ ਉਪਦੇਸ਼ ਨਰਨ ਕੋ ਦੀਨੋ, ਆਪਣਾ ਜਿਹੜਾ ਸੋ ਉਪਦੇਸ਼ ਸੀ ਉਹ ਤੈਨੇ ਲੋਕਾਂ ਨੂੰ ਦਿੱਤਾ, ਵੀ ਭਾਈ ਸਰਸੰਗਤ ਕਰੋ, ਧਰਮ ਦੀ ਜਗ੍ਹਾ ਬਣਾ ਕੇ ਕੀਰਤਨ ਕਰੋ, ਵੰਡ ਕੇ ਛਕੋ, ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਜਪੋ, ਆਪਣਾ ਜਿਹੜਾ ਉਪਦੇਸ਼ ਇਸ ਨੂੰ ਲੋਕਾਂ ਨੂੰ ਦਿੱਤਾ। ਬ੍ਰਿਕਤ ਭਇਓ ਤਾਜ ਸਰਬ ਪਰਿਵਾਰ, ਇਸ ਤਰ੍ਹਾਂ ਵੀ ਗੁਰੂ ਨਾਨਕ ਪਹਿਲਾਂ ਤੂੰ ਸਾਰਾ ਪਰਿਵਾਰ ਛੱਡ ਛਡਾ ਕੇ ਬਹੁਤ ਵੱਡਾ ਤਿਆਗੀ ਬਰਾਗੀ ਹੋ ਗਿਆ ਸੀ। ਕੀਨ ਫਕੀਰੀ ਜਗਤ ਮਝਾਰਾ, ਸੰਸਾਰ ਦੇ ਵਿੱਚ ਰਹਿੰਦਿਆਂ ਤੈਨੇ ਫਕੀਰੀ ਧਾਰਨ ਕੀਤੀ, ਫਕੀਰ ਬਣ ਗਿਆ ਸੀ। ਅਬ ਤੈ ਪਹਿਰੇ ਚੀਰ ਸੰਸਾਰੀ, ਹੁਣ ਭਗਵੇਂ ਕੱਪੜੇ ਜੇ ਤੂੰ ਖਾਏ ਜੇ ਲਾ ਸੱਟੇ, ਇਹ ਸੰਸਾਰੀ ਕ੍ਰਿਸਤੀਆਂ ਵਾਲੇ ਕੱਪੜੇ ਜੇ ਚਿੱਟੇ ਜੇ ਪਾ ਲਏ ਤੈਨੇ, ਹੋਏ ਘਰ ਬੈਠਿਓ ਵੱਡ ਪਰਵਾਰੀ। ਤੂੰ ਗੁਰੂ ਨਾਨਕ ਪਹਿਲਾਂ ਵੱਡਾ ਤਿਆਗੀ ਬਣਿਆ ਫਿਰਦਾ ਸੀ, ਹੁਣ ਉਹ ਕੱਪੜੇ ਜੇ ਲਾ ਕੇ ਚਿੱਟੇ ਕੱਪੜੇ ਚੰਦ ਵੱਡਾ ਕਹਿੰਦੇ ਪਾਰਾ ਪਰਿਵਾਰ ਵਾਲਾ ਬਣਿਆ ਬੈਠਾ ਹੈ। ਤਤ ਰੂਪ ਪਹਿਚਾਨਿਓ ਨਾਹੀ, ਕਰਕੇ ਮੈਂ ਭੰਗਰ ਨਾਥ ਤੈਨੂੰ ਸਿੱਧਾ ਹੀ ਸੱਚ ਕਹਿਣਾ, ਹੈ ਗੁਰੂ ਨਾਨਕ ਸਾਹਿਬ ਤੂੰ ਜਿਹੜਾ ਤਤ ਰੂਪ ਸੀ ਉਹ ਸਿਧਾਂਤ ਰੂਪ ਯਥਾਰਥ ਰੂਪ ਵਾਹਿਗੁਰੂ ਪਰਮੇਸ਼ਰ ਸੀ ਉਹ ਨਹੀਂ ਜਾਣਿਆ ਪਛਾਣਿਆ ਹੈ। ਪਹਿਰੋ ਫਸਿਓ ਗ੍ਰਸਤ ਕੇ ਮਾਹੀ, ਪਹਿਲਾਂ ਫਕੀਰ ਸੀ ਫਿਰ ਆ ਕੇ ਘਰ ਵਿੱਚ ਤੂੰ ਫਿਰ ਗ੍ਰਸਤ ਵਿੱਚ ਫਸ ਗਿਆ, ਫਿਰ ਤੂੰ ਘਰਵਾਰੀ ਬਣ ਬੈਠਾ। ਜਿਸ ਮੈਂ ਪਰਵਿਰਸ਼ੇ ਹੋਇਆ ਨਾ ਉਧਾਰਾ, ਜਿਸ ਘਰ ਦੇ ਵਿੱਚ ਗ੍ਰਸਤੀ ਬਣ ਕੇ ਕਹਿੰਦੇ ਪਿਆ ਹੋਇਆ ਫਸਿਆ ਹੋਇਆ ਮਨੁੱਖ ਦਾ ਉਧਾਰ ਨਹੀਂ ਹੁੰਦਾ ਹੈ। ਅਨਕ ਭਾਂਤ ਕੇ ਬੰਦਾ ਜੰਜਾਰਾ, ਜਦੋਂ ਕੋਈ ਗ੍ਰਸਤੀ ਬਣ ਜਾਏ, ਮੋਹ ਮਮਤਾ ਵਿੱਚ ਫਸ ਜਾਏ, ਅਨੇਕਾਂ ਤਰ੍ਹਾਂ ਦੇ ਜਿਹੜੇ ਉਹ ਧੁੰਦੇ ਜੰਜਾਲ, ਉਹਨਾਂ ਵਿੱਚ ਬੰਨਿਆ ਜਾਂਦਾ, ਨੂੜਿਆ ਜਾਂਦਾ, ਫਸ ਜਾਂਦਾ। ਸੁਣ ਕੇ ਸ੍ਰੀ ਗੁਰ ਬਚਨ ਬਖਾਨੇ, ਗੁਰੂ ਮਹਾਰਾਜ ਨੇ ਭੰਗਰ ਨਾਲ ਬਹੁਤ ਮਾਣ ਹੰਕਾਰ ਵਾਲੇ ਜੇ ਬਚਨ ਵੀ ਸਾਨੂੰ ਇਹ ਪੁੱਠਾ ਸਿੱਧਾ ਕਹਿੰਦਾ, ਆਪਣੀ ਪੀੜ੍ਹੀ ਹੋਰ ਸੋਟਾ ਹੀ ਨਹੀਂ ਮਾਰਦਾ ਹੈ। ਖਰੀਆਂ ਖਰਾ ਸੁਣਾਈਆਂ ਬਚਨ ਸੁਣਾਏ ਆਪ ਜੀ ਨੇ, ਕਿਹਾ ਇਸ ਨੂੰ ਭੰਗਰ ਤਤ ਨ ਲਖਿਓ ਅਜਾਨੇ। ਉਹ ਭੰਗਰ ਨਾਥਾ, ਸਾਨੂੰ ਕਹਿੰਦਾ ਤੂੰ ਯਥਾਰਥ ਰੂਪ ਨੂੰ ਪਛਾਣਿਆ ਨਹੀਂ ਹੈ। ਕਦੇ ਅਸਲ ਵਿੱਚ ਤਾਂ ਸੱਚ ਇਹ ਵੈ, ਤਤ ਨਾ ਲਖਿਓ ਅਜਾਣੇ, ਉਹ ਅਰਜਾਨ ਵੀ ਸਮਝਾ ਤੈਨੇ ਆਪ ਨਹੀਂ ਕਹਿੰਦੇ ਤਤ ਰੂਪ ਨੂੰ, ਯਥਾਰਥ ਰੂਪ ਨੂੰ, ਸਿਧਾਂਤ ਰੂਪ ਪਰਮੇਸ਼ਰ ਨੂੰ ਜਾਣਿਆ ਹੈ। ਤੇਰੀ ਮਾਤ ਕੁਚੱਜੀ ਆਹੀ, ਕਿਉਂਕਿ ਤੇਰੀ ਜਿਹੜੀ ਮਾਂ ਸੀ ਨਾ ਉਹ ਬਹੁਤੀ ਕੁਚੱਜੀ ਸੀ, ਭਾਵ ਤੇਰਾ ਜਿਹੜਾ ਗੋਰਖਨਾਥ ਹੈ ਉਹ ਸਿਆਣਾ ਨਹੀਂ ਹੈ। ਜੇ ਮਾਂ ਕੁਚੱਜੀ ਹੋਵੇ, ਗੁਰੂ ਕੁਚੱਜਾ ਜਾ ਹੋਵੇ ਨਾ, ਇਹੋ ਜਿਹਾ ਹੋਵੇ ਤੇਰੀ ਜਿਹੜੀ ਗੋਰਖਨਾਥ ਮਾਂ ਹੈ, ਕਹਿੰਦੇ ਬਹੁਤੀ ਕੁਚੱਜੀ, ਇਹਨੂੰ ਕੋਈ ਝੱਜ ਝੁੱਜ ਨਹੀਂ ਹੈ। ਭਾਂਡਾ ਧੋਵਨ ਜਾਣਿਓ ਨਾਹੀ, ਕਿਉਂਕਿ ਜਿਹੜੀ ਸਥਾਨੀ ਮਾਤਾ ਹੁੰਦੀ ਹੈ ਨਾ, ਜਿਸ ਵਿੱਚ ਦੁੱਧ ਜਮਾਉਣਾ ਹੁੰਦਾ, ਉਸਨੇ ਉਹ ਭਾਂਡੇ ਨੂੰ ਚੰਗੀ ਤਰ੍ਹਾਂ ਕੁੱਚੀ ਕਾਚੀ ਦੇ ਕੇ ਧੋਂਦੀ ਹੈ। ਤੇਰਾ ਭਾਂਡਾ ਕਹਿੰਦੇ ਨੂੰ ਧੋਤਾ ਹੀ ਨਹੀਂ ਹੈ, ਤੈਨੂੰ ਸਾਫ਼ ਸੁਥਰਾ ਨਹੀਂ ਕੀਤਾ, ਤੈਨੂੰ ਕੋਈ ਅਕਲ ਮੱਤ ਦਿੱਤੀ ਨਹੀਂ, ਤੂੰ ਤਾਂ ਉੱਲੂ ਦਾ ਪੱਠਾ ਹੀ ਹੈ, ਬੇਮੂਰਖ ਹੀ ਹੋਈ। ਤੇਰਾ ਜਿਹੜਾ ਭਾਂਡਾ ਸੀ ਇਹਦਾ ਹੋਏ ਨੇ, ਕਹਿੰਦੇ ਧੋਤਾ ਨਹੀਂ, ਸਾਫ਼ ਸੁਥਰਾ ਨਹੀਂ ਕਰਿਆ, ਤੈਨੂੰ ਸਮਝਾਇਆ ਨਹੀਂ, ਕੋਈ ਅਕਲਮਤ ਨਹੀਂ। ਗੋਰਖਨਾਥ ਆਪ ਕੁਚੱਜੀ ਮਾਂ ਹੈ, ਤੂੰ ਉਹਦਾ ਪੁੱਤ ਵੀ ਕੁਚੱਜਾ ਹੀ ਹੈ। ਜਾਂ ਤੇ ਮਾਖਣ ਹੱਥ ਨ ਆਵਾ, ਇਸੇ ਕਰਕੇ ਵੀ ਭਾਂਡਾ ਧੋਤਾ ਨਹੀਂ, ਤੇਰਾ ਹਿਰਦਾ ਸ਼ੁੱਧ ਕੀਤਾ ਨਹੀਂ। ਐਵੇਂ ਜੋਗ ਮਤ ਦੀਆਂ ਚਾਰ ਕਲਾਵਾਂ ਜੁਗਤੀਆਂ ਤੈਨੂੰ ਸਿਖਾ ਤੀਆਂ, ਉਹਦੇ ਨਾਲ ਮਾੜੀ ਮੋਟੀ ਜੀ ਸਿੱਧੀ ਤੂੰ ਲੈਂਦੀ ਹੈ ਤੇ ਆ ਫਿਰਿਆ ਫਿਰਦੇ। ਉਹ ਅਸਲੀ ਜਿਹੜਾ ਬ੍ਰਹਮਾਨੰਦ ਰੂਪੀ ਮੱਖਣ ਹੈ ਜਾਂ ਪਰਮੇਸ਼ਰ ਰੂਪੀ ਮੱਖਣ, ਉਹ ਤੇਰੇ ਮਨ ਰੂਪੀ ਹੱਥ ਵਿੱਚ ਨਹੀਂ ਆਇਆ, ਤੈਨੂੰ ਨਹੀਂ ਮਿਲਿਆ ਹੈ। ਜੰਮਿਓ ਨਾ ਦੂਧ ਨਾ ਮਾਨ ਗਵਾਵਾ, ਕਿਉਂਕਿ ਜਿਹੜਾ ਮਾਣ ਗਵਾਉਣਾ ਸੀ, ਹੰਕਾਰ ਗਵਾਉਣਾ ਸੀ, ਉਹ ਨਹੀਂ ਤੂੰ ਗਵਾਇਆ। ਮਾਣ ਗਵਾਏ ਤੋਂ ਬਗੈਰ ਫਿਰ ਜਿਹੜਾ ਦੁੱਧ ਹੈ ਉਹ ਨਹੀਂ ਜੰਮਿਆ, ਨਿਸ਼ਕਾਮ ਕਰਮ ਸਫਲ ਨਹੀਂ ਹੋਏ। ਭਾਵੇਂ ਜਿਹੜਾ ਤੇਰੀ ਦੇਹ ਇਹ ਮਟਕੀ ਵਾਂਗ ਹੈ, ਦੇਹ ਦੇ ਰਾਹੀਂ ਜਿਹੜੇ ਨਿਸ਼ਕਾਮ ਕਰਮ ਕਰਨੇ ਸੀ, ਇਹ ਸੀ ਉੱਜਲ ਦੁੱਧ। ਇਹਦੇ ਵਿੱਚ ਜਿਹੜਾ ਕੋਈ ਉਹ ਸੁਰਤ ਜੋੜਨੀ ਸੀ, ਇਹ ਕਹਿੰਦੇ ਜਾਗ ਲਗਾਉਣੀ ਸੀ ਤੈਨੇ, ਅਤੇ ਸੰਸਾਰ ਤੋਂ ਜਿਹੜਾ ਕੋਈ ਉਹ ਉਪਰਾਮ ਹੋ ਕੇ ਰਹਿਣਾ ਹੈ, ਫੇਰੇ ਜਮਾਉਣਾ ਸੀ ਤਾਂ ਸੰਸਾਰ ਤੋਂ ਨਿਰਾਸ਼ ਪੀ ਦੁੱਧ ਨੂੰ, ਨਿਸ਼ਕਾਮ ਕਰਮਾਂ ਨੂੰ, ਫਿਰ ਵਿਵੇਕ ਵਿਚਾਰ ਨੂੰ ਮਧਾਨੀ ਲੈ ਕੇ ਇਸ ਤਰ੍ਹਾਂ ਸੰਕਲਪਾਂ ਵਿਕਲਪਾਂ ਨੂੰ ਜਿਹੜੀ ਇਹ ਆਪਣਾ ਵਿਵੇਕ ਰੂਪ ਜਿਹੜੀ ਮਧਾਨੀ ਜੀ ਲੈ ਕੇ ਇਸੇ ਤਰ੍ਹਾਂ ਜਿਹੜਾ ਉਹ ਨੇਤਰਾਂ ਵਿੱਚ ਨੀਂਦ ਨਾ ਆਉਣ ਦੇਣੀ, ਇਹੀ ਨੇਤਰਾ ਪਾ ਕੇ ਉਹ ਜਿਹੜੀ ਰੱਸੀ ਜੀ ਹੁੰਦੀ ਮਧਾਨੀ ਨੂੰ ਪਾਈ, ਉਹਨੂੰ ਨੇਤਰਾ ਕਹਿੰਦੇ ਨੇ। ਇਸ ਤਰ੍ਹਾਂ ਨੇਤਰਾਂ ਵਿੱਚ ਨੀਂਦ ਆਉਣ ਨਾ ਦੇਣੀ, ਇਹ ਨੇਤਰਾ ਨੀਂਦ ਨੂੰ ਪਾਇਆ ਹੈ। ਇਸ ਤਰ੍ਹਾਂ ਆਪਣਾ ਜਿਹੜਾ ਕੋਈ ਤਰ੍ਹਾਂ ਤਰ੍ਹਾਂ ਦੇ ਸੰਕਲਪ ਕਲਪ ਹੈ, ਇਹ ਹੈ ਉਹ ਨੇਤਰੇ ਨਾਲ ਗੁਲੀਆਂ ਜਿਹੀਆਂ ਹੁੰਦੀਆਂ ਜੀ, ਬਣੀਆਂ ਹੋਈਆਂ, ਉਹ ਹੱਥ ਵਿੱਚ ਫੜ ਲੈਂਦੇ ਗੁਲੀਆਂ ਜਿਹੀਆਂ, ਉਹਦੇ ਨਾਲ ਫਿਰ ਖਿੱਚਦੇ ਹੁੰਦੇ। ਸੰਕਲਪਾਂ ਵਿਕਲਪਾਂ ਰੂਪ ਜਿਹੜੀਆਂ ਗੁਲੀਆਂ, ਉਹ ਕਹਿੰਦੇ ਮਨ ਰੂਪੀ ਸਾਧਨਾ ਰੂਪੀ ਹੱਥਾਂ ਵਿੱਚ ਫੜ ਕੇ, ਇਹਨੇ ਜਿਹੜਾ ਨਾਮ ਜਪਣ ਰੂਪ ਹੈ ਇਹ ਰਿੜਕਣਾ ਨਹੀਂ ਕੀਤਾ, ਨਿਸ਼ਕਾਮ ਕਰਮ ਰੂਪ ਦੇ ਦੁੱਧ ਹੈ। ਇਸ ਕਰਕੇ ਵੀ ਉਹ ਪਰਮੇਸ਼ਰ ਦੀ ਪ੍ਰਾਪਤੀ ਰੂਪ ਜਾਂ ਬ੍ਰਹਮਾ ਨੂੰ ਆਨੰਦ ਰੂਪੀ ਜਿਹੜਾ ਮੱਖਣ ਹੈ ਤੈਨੂੰ ਪ੍ਰਾਪਤ ਨਹੀਂ ਹੋਇਆ, ਤੇਰੀ ਮਾਂ ਸਿਆਣੀ ਹੁੰਦੀ, ਫਿਰ ਤੂੰ ਗਿਆਨ ਰੂਪੀ ਮੱਖਣ, ਬ੍ਰਹਮਾਨੰਦ ਰੂਪੀ ਮੱਖਣ, ਪਰਮੇਸ਼ਰ ਦੀ ਪ੍ਰਾਪਤੀ ਰੂਪੀ ਮੱਖਣ ਖਾ ਕੇ ਬਲਵਾਨ ਹੋ ਜਾਂਦਾ ਤੇ ਆਤਮਵਾਦੀ ਬਲੀ ਬਣ ਜਾਂਦਾ। ਜੰਮਿਓ ਨਾ ਦੂਧ ਨਾ ਮਾਨ ਗਵਾਵਾ, ਇਸ ਤਰ੍ਹਾਂ ਕਹਿੰਦੇ ਜਿਹੜਾ ਨਿਸ਼ਕਾਮ ਕਰਮਾਂ ਰੂਪੀ ਦੁੱਧ ਹੈ ਉਹ ਸੁਰਤ ਜੋਨ ਰੂਪ ਤੂੰ ਜਮਾਉਣਾ ਸੀ ਜਾਗ ਨਾਲ, ਉਹ ਜੰਮਿਆ ਨੀ, ਸੁਰਤ ਜੋੜੀ ਨਹੀਂ ਹੈ। ਇਸ ਕਰਕੇ ਗਿਆਨ ਰੂਪੀ ਬ੍ਰਹਮਾਨੰਦ ਰੂਪੀ ਮੱਖਣ ਤੇਰੇ ਹੱਥ ਨਹੀਂ ਆਇਆ ਹੈ। ਛੋਟ ਗ੍ਰਸਤ ਕੋ ਭਇਓ ਅਤੀਤਾ, ਪਹਿਲਾਂ ਤਾਂ ਕਹਿੰਦੇ ਤੂੰ ਗ੍ਰਸਤ ਗ੍ਰਸਤ ਪੁਣਾ ਛੱਡ ਕੇ, ਘਰ ਵਾਲ ਛੱਡ ਕੇ ਅਤੀਤ ਹੋ ਗਿਆ, ਬਰਖਤ ਹੋ ਗਿਆ, ਬਹੁਰ ਰਹੀ ਪ੍ਰੀਤ ਚਿਤ ਨੀਤਾ। ਫੇਰ ਕਹਿੰਦੇ ਤੇਰੀ ਕਹਿੰਦੇ ਚਿਤ ਦੀ ਹਮੇਸ਼ਾ ਜਿਹੜੀ ਪ੍ਰੀਤੀ ਹੈ ਉਹ ਘਰ ਵਿੱਚ ਹੀ ਬਣੀ ਰਹੀ। ਭੋਜਨ ਹਿਤ ਮੰਗਣ ਤੇ ਜਾਏ, ਉਹ ਕੀ ਹੈ ਪਹਿਲਾਂ ਘਰ ਬਾਰ ਛੱਡਤਾ, ਫਿਰ ਭੋਜਨ ਵਾਸਤੇ ਉਹਨਾਂ ਘਰਾਂ ਵਿੱਚ ਤੂੰ ਮੰਗਣ ਜਾਂਦਾ ਠੂਠਾ ਫੜ ਫੜ ਕੇ, ਘਰ ਘਰ ਵਿਚਰਤ ਲਾਜ ਗਵਾਈ, ਕਰਾਂ ਕਰਾਂ ਫਿਰਦਿਆਂ ਤੈਨੇ ਤਾਂ ਸ਼ਰਮੀ ਗਵਾ ਦਿੱਤੀ, ਸ਼ਰਮ ਲਾ ਤੀ ਹੈ, ਬਿਨ ਦਿੱਤੇ ਕੁਛ ਹੱਥ ਨ ਆਵੇ। ਉਹ ਜਿੰਨਾ ਗ੍ਰਿਸਚਨ ਤੂੰ ਮਾੜੇ ਕਹਿੰਦਾ ਨਾ ਭੰਡਦਾ ਹੈ ਵੀ ਕਾਂਜੀ ਪਾਤੀ ਵੀ ਘਰ ਵਾਰੀ ਬਣ ਗਿਆ, ਕਹਿੰਦੇ ਉਹ ਗ੍ਰਿਸਤੀ ਨਾ ਦੇਣ ਤੈਨੂੰ, ਤੇਰੇ ਕੁਛ ਹੱਥ ਵਿੱਚ ਨਹੀਂ ਆ ਸਕਦਾ ਆਟਾ ਦਾਲ ਦੁੱਧ ਮੱਖਣੀ ਵਗੈਰਾ। ਤ੍ਰਿਸ਼ਨਾ ਅਧੀਨ ਸਦੀਵ ਪਰਮਾਵੈ, ਨਾ ਤ੍ਰਿਸ਼ਨਾ ਦੇ ਅਧੀਨ ਹੋਇਆ ਉਹਨਾਂ ਗ੍ਰਿਸਤੀਆਂ ਦੇ ਘਰਾਂ ਵਿੱਚ ਹੀ ਘੁੰਮਦਾ ਰਹਿੰਦਾ ਹੈ, ਕਿਤੇ ਆਟਾ ਰਾਮ ਜੀ ਕਿਤੇ ਮੱਖਣੀ ਰਾਮ ਜੀ ਕਿਤੇ ਦੁੱਧ ਰਾਮ ਜੀ ਕਹਿੰਦਾ ਫਿਰਦਾ ਰਹਿੰਦਾ। ਇਸ ਪ੍ਰਕਾਰ ਕੀ ਸੁਣ ਕਰ ਬਾਨੀ, ਇਸ ਤਰ੍ਹਾਂ ਦੀਆਂ ਖਰੀਆਂ ਖਰੀਆਂ ਸੁਣ ਕੇ ਨਾ ਸਤਿਗੁਰੂ ਤੋਂ। ਸ਼ੰਭੂ ਨਾਥ ਭਨੇ ਵੱਡ ਮਾਨੇ, ਮੰਗਰ ਨਾਥ ਹੋਣੀ ਤਾਂ ਚੁੱਪ ਹੋ ਗਏ ਆ ਵੀ ਮਲਤਾ ਠੀਕ ਹੈ, ਘਰਾਂ ਘਰਾਂ ਵੀ ਟੁਕੜੇ ਮੰਗਦੇ ਫਿਰਦੇ ਆ, ਪਹਿਲਾਂ ਇੱਥੇ ਹੀ ਘਰ ਛੱਡਿਆ ਉੱਥੇ ਹੁਣ ਫਿਰ ਗਿੜੇ ਕੱਢਦੇ ਆ ਸੱਚ ਕਹਿੰਦੇ। ਫਿਰ ਸ਼ੰਭੂ ਨਾਥ ਵੀ ਇਹਦੇ ਵਰਗੇ ਸੀ, ਕਹਿੰਦੇ ਇਹ ਫਿਰ ਬਚਨ ਕਹਿਣ ਲੱਗਿਆ ਸਤਿਗੁਰੂ ਜੀ ਨੂੰ, ਕਿਆ ਤੈ ਜਗ ਕੋ ਸ਼ਕਤ ਦਿਖਾਈ। ਲਿਓ ਗੁਰੂ ਨਾਨਕ ਸਾਹਿਬ ਦੱਸ ਮੈਨੂੰ ਕਿਹੜੀ ਸੰਸਾਰ ਨੂੰ ਤੂੰ ਸ਼ਕਤੀ ਦਿਖਾਉਣਾ ਕੀਤੀ ਹੈ। ਹਾਂ ਮੈਂ ਦਿਖਾਏ ਬਿਲਮ ਕਿਉਂ ਲਾਈ, ਸਾਨੂੰ ਕਹਿੰਦੇ ਕਿਉਂ ਦੇਰੀ ਲਾਈ ਹੈ, ਸਾਨੂੰ ਵੀ ਸਾਗਤੋ ਸ਼ਕਤੀ ਦਿਖਾ ਦੇ ਜਿਹੜੀ ਸੰਸਾਰ ਨੂੰ ਤੂੰ ਦਿਖਾਉਂਦਾ ਰਿਹਾ ਹੈ। ਕਹਿ ਤੁਮ ਦੁਰਹੋ ਖੋਜ ਹਮ ਲਿਆਵੇ ਹੈ, ਵੀ ਆਪਾਂ ਸ਼ਕਤੀ ਦੀ ਪਰਖ ਕਰ ਲੈਣੇ ਵੀ ਤਾਕਤ ਵਿੱਚ ਤੁਸੀਂ ਮਹਾਨ ਹੋ ਕੇ ਅਸੀਂ ਮਹਾਨ ਹੈ, ਤੁਸੀਂ ਲੁਕ ਜਾਓ ਅਸੀਂ ਤੁਹਾਨੂੰ ਲੱਭ ਕੇ ਲਿਆਵਾਂਗੇ। ਨਤ ਹਮ ਦੁਰ ਹੈ ਹਾਥ ਨਹਿ ਆਵੇ, ਨਹੀਂ ਅਸੀਂ ਆਪਣੀ ਤਾਕਤ ਨਾਲ ਥਾਂ ਥਾਂ ਤੇ ਜਾ ਕੇ ਲੁਕਦੇ ਹੈ ਤੇ ਤੁਹਾਨੂੰ ਹੱਥਾਂ ਵਿੱਚ ਹੀ ਤੁਹਾਨੂੰ ਲੱਭਾਂਗੇ ਹੀ ਨਹੀਂ। ਦੋਹਰਾ ਗੁਰੂ ਕਹੇ ਤੁਮ ਮਹਿ ਸ਼ਕਤ, ਸ਼ਕਤੀ ਦੇ ਨਾਲ ਪਤਾ ਚੱਲ ਜੂ ਵੀ ਕੌਣ ਮਹਾਨ ਹੈ। ਜੇ ਤਾਂ ਤੁਸੀਂ ਸਾਨੂੰ ਲੱਭ ਲਿਆ ਤੇ ਅਸੀਂ ਸਮਝਾਂਗੇ ਵੀ ਸ਼ਕਤੀ ਵਿੱਚ ਤੁਸੀਂ ਮਹਾਨ ਹੋ, ਤੇ ਜੇ ਤੁਸੀਂ ਸਾਨੂੰ ਨਾ ਲੱਭ ਸਕੇ ਅਸੀਂ ਤੁਹਾਨੂੰ ਲੱਭ ਲਿਆ ਫਿਰ ਅਸੀਂ ਮਹਾਨ ਹੋਵਾਂਗੇ, ਜੇ ਅਸੀਂ ਵੀ ਤੁਹਾਨੂੰ ਲੱਭਿਆ ਤੁਸੀਂ ਸਾਨੂੰ ਲੱਭ ਲਿਆ ਫਿਰ ਸ਼ਕਤੀ ਵਿੱਚ ਆਪਾਂ ਬਰਾਬਰ ਬਰਾਬਰ। ਇਸ ਕਰਕੇ ਕਹਿੰਦੇ ਲਓ ਜੀ ਅਸੀਂ ਲੁਕਦੇ ਹਾਂ ਤੁਸੀਂ ਸਭ ਲੱਭੋ। ਮਹਾਰਾਜ ਬੋਲੇ ਸ਼ੰਭੂ ਨਾਥ ਨੂੰ, ਤੁਮ ਮਹਿ ਸ਼ਕਤ ਹੋ ਦਿਖ ਰਾਵਣ ਹਾਰ, ਗੁਰੂ ਕਹੇ ਤੁਮ ਮਹਿ ਸ਼ਕਤ। ਗੁਰੂ ਮਹਾਰਾਜ ਕਹਿੰਦੇ ਵੀ ਸ਼ੰਭੂ ਨਾਥਾ ਤੁਹਾਡੇ ਵਿੱਚ ਸ਼ਕਤੀ ਹੈਗੀ ਹੈ, ਹੋ ਦਿਖ ਰਾਵਣ ਹਾਰ, ਕਹਿੰਦੇ ਦਿਖਾਉਣ ਵਾਲੇ ਹੋ। ਦੁਰੋ ਚਾਹੇ ਉਰ ਚਾਹੇ ਜੇ, ਜਿੱਥੇ ਤੁਹਾਡੀ ਚਾਹ ਆਪਣੀ ਸ਼ਕਤੀ ਨਾਲ ਉੱਥੇ ਜਾ ਕੇ ਲੁਕ ਛੁਪ ਜਾਓ। ਨਿਜ ਨਿਜ ਬਲ ਸਭ ਧਾਰ, ਆਪੋ ਆਪਣਾ ਜਿੰਨਾ ਸ਼ਕਤੀ ਦਾ ਬਲ ਲਾ ਕੇ, ਭਾਵੇਂ ਨਾ ਕਿਸੇ ਦੇ ਮਨ ਵਿੱਚ ਵੀ ਮੈਂ ਤਾਕਤ ਲਾ ਕੇ ਇੱਥੇ ਨਹੀਂ ਜਾ ਕੇ ਲੁਕੀ ਹਾਂ, ਜਿੰਨੀ ਤਾਕਤ ਹੈ ਉਹਦਾ ਪੂਰਾ ਬਲ ਲਾ ਕੇ ਉੱਥੇ ਜਾ ਕੇ ਲੁਭ ਲੁਕ ਜਾ, ਅਸੀਂ ਤੁਹਾਨੂੰ ਲਭ ਲਵਾਂਗੇ। ਚੌਪਈ ਸੁਣ ਕੇ ਸਿੱਧਨ ਮਤੇ ਮਤਾਈ। ਗੁਰੂ ਮਹਾਰਾਜ ਤੋਂ ਸੁਣ ਕੇ ਸਿੱਧਾਂ ਨੇ ਆਪੋ ਵਿੱਚ ਹੀ ਸਲਾਹ ਮਸ਼ਵਰਾ ਕੀਤਾ। ਪ੍ਰਿਥਕ ਦਸੋ ਦਿਸ ਦੁਰੀਏ ਜਾਈ। ਆਪੋ ਵਿੱਚ ਹੀ ਸਲਾਹ ਕਰਕੇ ਕਹਿੰਦੇ ਨਾ ਵੀ ਆਪਾਂ ਇੱਕ ਥਾਂ ਨਾ ਜਾ ਕੇ ਲੁਕੀਏ, ਵੱਖਰੇ ਵੱਖਰੇ ਦਸੋ ਦਸਾ ਵਿੱਚ, ਕੋਈ ਹੇਠਾਂ ਪਤਾਲ ਵਿੱਚ ਚਲਿਆ ਜਾਓ, ਕੋਈ ਉੱਪਰ ਆਕਾਸ਼ ਵਿੱਚ ਜਾ ਕੇ ਲੁਕ ਜਾਓ, ਕੋਈ ਚੜ੍ਹਦੀ ਤਰਫ, ਕੋਈ ਸ਼ਿਵ ਦੀ ਤਰਫ, ਕੋਈ ਪਹਾੜ ਦੀ ਤਰਫ, ਕੋਈ ਇਸੇ ਤਰ੍ਹਾਂ ਦੱਖਣ ਦੀ ਤਰਫ, ਕਈ ਜਿਹੜੀਆਂ ਇਹ ਤਰਫ ਦੱਸੋ ਚਾਰ ਦਿਸ਼ਾ, ਉੱਤਰ ਪੱਛਮ ਪਹਾੜ ਆਦਿ, ਇਹਨਾਂ ਦੀਆਂ ਜਿਹੜੀਆਂ ਨੁੱਕਰਾਂ ਹੈ, ਇਹਨਾਂ ਦੇ ਵਿਚਕਾਰ ਆਪਾਂ ਜਾ ਲੁਕੀਏ। ਦਸੋ ਦਿਸ਼ਾ ਵਿੱਚ ਸ਼ੰਭੂ ਨਾਥ ਪ੍ਰਾਚੀ ਦਿਸ਼ ਗਏ। ਉਸ ਵੇਲੇ ਕਹਿੰਦੇ ਜਿਹੜਾ ਸ਼ੰਭੂ ਨਾਥ ਹੈ ਉਹ ਤਾਂ ਲੁਕਣ ਛਿਪਣ ਵਾਸਤੇ ਚੜ੍ਹਦੀ ਤਰਫ ਨੂੰ ਚਲਿਆ ਗਿਆ, ਜਿੱਧਰ ਸੂਰਜ ਚੜ੍ਹਦਾ ਉੱਧਰ ਨੂੰ ਚਲਿਆ ਗਿਆ ਹੈ ਲੁਕਣ ਲਈ। ਭੰਗਰ ਪਸਚਮ ਦੁਰਤਾ ਭਇਓ। ਇਹਦਾ ਜਿਹੜਾ ਸਾਥੀ ਭੰਗਰ ਨਾਥ ਸੀ ਉਹ ਸ਼ਿਵ ਦੀ ਤਰਫ ਜਿੱਥੇ ਸੂਰਜ ਛਿਪਦਾ ਉੱਧਰ ਜਾ ਕੇ ਲੁਕ ਗਿਆ ਹੈ। ਧੂਰਮ ਧੂਰਮ ਉੱਤਰ ਮਾਹੀ। ਦੋ ਜਿਹੜੇ ਸਿੱਧ ਸੀ ਜਿਨ੍ਹਾਂ ਦਾ ਨਾਂ ਊਰਮ ਤੇ ਧੂਰਮ ਸੀ, ਉਹ ਪਹਾੜ ਦੀ ਤਰਫ ਚਲੇ ਗਏ ਹਨ। ਦੱਖਣ ਬੀਚ ਮਛਿੰਦਰ ਜਾਹੀ। ਇਹਨਾਂ ਦਾ ਜਿਹੜਾ ਵੱਡਾ ਗੁਰੂ ਹੈ ਨਾ ਮਛਿੰਦਰ ਨਾਥ, ਗੋਰਖਨਾਥ ਦਾ ਗੁਰੂ, ਉਹ ਕਹਿੰਦੇ ਲੁਕਣ ਵਾਸਤੇ ਦੱਖਣ ਦੀ ਤਰਫ ਚਲੇ ਆ ਗਿਆ। ਪਾਵਕ ਕੌਣ ਕਣਕ ਸਿੱਧ ਗਯੋ। ਜਿਹੜੀ ਪਾਵਕ ਨਾਮੇ ਕੌਣ ਹੈ, ਭਾਵ ਕੀ ਹੈ, ਜਿਹੜੀ ਪੂਰਬ ਤੇ ਦੱਖਣ ਦੀ ਵਿਚਕਾਰਲੀ ਜੀ ਨੁੱਕਰ ਹੈ, ਵਿਚਾਰੜੀ ਜੀ ਹੈ, ਇਹਦੇ ਵਿੱਚ ਕਣਕ ਸਿੱਧ ਚਲਿਆ ਗਿਆ ਹੈ। ਲੰਗਰ ਬਾਇਵ ਵਿਖੇ ਸਿਧਯੋ। ਜਿਹੜਾ ਲੰਗਰ ਨਾਵੇਂ ਸਿੱਧ ਹੈ ਉਹ ਬਾਇਵ ਕੋਣ ਵਿੱਚ ਚਲਿਆ ਗਿਆ, ਪੱਛਮ ਅਤੇ ਉੱਤਰ ਦੀ ਵਿਚਕਾਰਲੀ ਜਿਹੜੀ ਨੁੱਕਰ ਹੈ ਇਹਦੇ ਵੱਲ ਨੂੰ, ਇਸ ਨੁੱਕਰ ਵਿੱਚ ਲੰਗਰ ਨਾਸ ਚਲਿਆ ਗਿਆ ਹੈ। ਨੈਰਤ ਮਾਹੀ ਝੰਗਰ ਪਿਆਨਾ। ਇਸੇ ਤਰ੍ਹਾਂ ਜਿਹੜੀ ਨੈਰਤ ਨਾਵੇਂ ਕੋਣ ਹੈ, ਯਾਨੀ ਪੱਛਮ ਤੇ ਦੱਖਣ ਤੇ ਪੱਛਮ ਦੀ ਵਿਚਕਾਰਲੀ ਨੁੱਕਰ ਜੀ, ਇਹਦੇ ਵਿੱਚ ਕਹਿੰਦੇ ਝੰਗਰ ਨਾਥ ਹੁਣੀ ਚਲੇ ਗਏ। ਕੌਣ ਗਵਾਲ ਪਹੁੰਚਿਓ ਈਸਾਨਾ। ਇਸੇ ਤਰ੍ਹਾਂ ਜਿਹੜਾ ਕੌਣ ਗਵਾਲ ਨਾਮ ਦਾ ਸਿੱਧ ਹੈ ਉਹ ਈਸਾਨ ਕੌਣ ਵਿੱਚ, ਯਾਨੀ ਪੂਰਬ ਤੇ ਜਿਹੜੀ ਪਹਾੜ ਦੀ ਵਿਚਕਾਰਲੀ ਜੀ ਨੁੱਕਰ ਹੈ, ਇਹਨੂੰ ਈਸਾਨ ਕੌਣ ਕਹਿੰਦੇ, ਇਹਦੇ ਵਿੱਚ ਗੌਨ ਗਵਾਲ ਸਿੱਧ ਹੋਣੀ ਚਲੇ ਗਏ। ਕੋਈ ਪਤਾਲ ਦੁਰੇ ਹੈ ਜਾਈ। ਜਿਹੜੇ ਸਿੱਧ ਨਾਥ ਹੇਠਾਂ ਪਤਾਲਾਂ ਵਿੱਚ ਜਾ ਕੇ ਲੁਕ ਛਿਪ ਗਏ ਹਨ। ਕੇਤਕ ਬੀਚ ਆਕਾਸ਼ ਉਡਾਈ। ਇਹ ਕਹਿੰਦੇ ਆਪਣੇ ਆਪ ਨੂੰ ਆਕਾਸ਼ ਵਿੱਚ ਉੱਡ ਕੇ ਚਲੇ ਗਏ ਹੰਸ ਤਾਕਤ ਨਾਲ। ਦੋਹਰਾ ਗਮਨ ਕੀਨ ਦਸ ਦਿਸ਼ਾ ਮਹਿ। ਗੱਲ ਕੀ ਹੈ, ਸਿੱਧਾ ਨਾਥਾਂ ਨੇ ਦਸੋ ਦਿਸ਼ਾ ਵਿੱਚ ਹੀ ਹਰ ਪਾਸੇ ਹੀ ਜਾਣਾ ਕੀਤਾ ਹੈ। ਤਿੰਨ ਕੀ ਗਤ ਪ੍ਰਭ ਜਾਣ। ਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਦੀ ਹਾਲਤ ਜਾਣ ਲਈ ਵੀ ਇਹ ਤਾਂ ਸਾਰੇ ਪਾਸੇ ਹੀ ਜਾ ਕੇ ਲੁਕ ਛਿਪ ਗਏ ਹਨ। ਤਪ ਸਰੂਪ ਤੇਤੇ ਧਰੇ। ਗੁਰੂ ਨਾਨਕ ਸਾਹਿਬ ਜੀ ਹੁਣ ਪਰਮੇਸ਼ਰ ਰੂਪ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਆਪਣੀ ਕਲਾ ਨਾਲ ਅਨੇਕਾਂ ਰੂਪ ਧਾਰ ਲੈਂਦਾ, ਏਕ ਹੈ ਫਿਰ ਅਨੇਕ ਹੈ ਫਿਰ ਏਕ ਮੈਂ, ਜਿਵੇਂ ਗੁਰੂ ਕਲਗੀਧਰ ਜੀ ਨੇ, ਇੱਕ ਵੀ ਪਰਮੇਸ਼ਰ ਇੱਕ ਓਂਕਾਰ ਵੀ, ਫਿਰ ਅਨੇਕਾਂ ਰੂਪ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਨੇ ਕਈ ਰੂਪ ਦੁਆਰਾ ਨੇ ਕਹਿੰਦੇ ਉਹ ਕੁਦਰਤ ਦੁਆਰਾ ਆਪਣੀ ਸ਼ਕਤੀ ਦੁਆਰਾ ਇਹ ਧਾਰਨ ਕਰ ਲਏ ਹਨ। ਜਿਤੇ ਸਿੱਧ ਦੁਰਾਨ। ਜਿੰਨੇ ਕੁ ਸਿੱਧ ਸੀ ਨਾ ਲੁਕੇ, ਉਹਨੇ ਕੁ ਮਾਰਾ ਨੇ ਸਰੂਪ ਧਾਰਨ ਕਰ ਲਏ ਹਨ। ਚੌਪਈ ਮੰਗਲ ਨਾਥ ਆਦਿ ਸ਼ੁਭ ਜੇਤੇ। ਮੰਗਲ ਨਾਥ ਹੈ, ਪਰਸਰੀ ਨਾਥ ਹੈ, ਪ੍ਰਾਣ ਨਾਥ ਹੈ, ਗੋਪੀ ਨਾਥ ਹੈ, ਇਹ ਸਿਆਣੇ ਸਿੱਧ ਸੀ, ਇਹ ਨੀ ਕਿਤੇ ਗਏ। ਇਹ ਜਿੰਨੇ ਚੰਗੇ ਚੰਗੇ ਸਿੱਧ ਸੀ ਨਾਲ ਸੀ। ਠਾਂਡੇ ਕੌਤਕ ਦੇਖਾ ਤੇ ਤੇ ਗੁਰੂ ਮਹਾਰਾਜ ਦੇ ਕੋਲ ਖੜੋਤੇ ਹੋਏ ਤੇ ਵੀ ਮਹਾਰਾਜ ਹੁਣ ਕੀ ਕੌਤਕ ਕਰਦੇ ਹੈ, ਕਿਵੇਂ ਇਹਨਾਂ ਦੀਆਂ ਭਾਜਣਾ ਪਾਉਂਦੇ, ਕਿਵੇਂ ਇਹਨਾਂ ਨੂੰ ਫੜ ਕੇ ਲਿਆਉਂਦੇ ਹੈ, ਇਹ ਉਹ ਸਾਰੇ ਦੇਖਣ ਲਈ ਚਾਹਵਾਨ ਖੜੋਤੇ ਮਹਾਰਾਜ ਕੋਲ ਜਹ ਜਹ ਸ਼ਪਨ ਕੀਨ ਤਿੰਨ ਧਾਏ ਇਧਰ ਜਿੱਥੇ ਜਿੱਥੇ ਦੌੜ ਕੇ ਜਾ ਕੇ ਇਹਨਾਂ ਲੁਕਣਾ ਛਿਪਣਾ ਕੀਤਾ ਸੀ ਮੂਛਨ ਗਹੀ ਸਭਨ ਕੀ ਜਾਏ ਗੁਰੂ ਮਹਾਰਾਜ ਨੇ ਉਹਨੇ ਹੀ ਸਰੀਰ ਧਾਰਨ ਕਰਕੇ ਜਿੱਥੇ ਜਿੱਥੇ ਜਾ ਕੇ ਕੋਈ ਲਿਖਿਆ ਕਹਿੰਦੇ ਦੌੜ ਕੇ ਜਾ ਕੇ ਉਹਨਾਂ ਨੂੰ ਮੁੱਛਾਂ ਤੋਂ ਜਾ ਫੜਿਆ ਹੈ ਭੰਗਰ ਲਖਿਓ ਮੋਹ ਪਸਚਾਤ ਗਰਨਾਥ ਹੰਕਾਰੀ ਸੀ ਉਹਨੇ ਤਾਂ ਉਹ ਜਾਣੇ ਵੀ ਮਿੱਚੀ ਮੇਰੇ ਪਿੱਛੇ ਆ ਰਹੇ ਮੈਨੂੰ ਫੜ ਲਈ ਸ਼ੰਭੂ ਜਾਣੈ ਮੁਝੇ ਗਹਾ ਸ਼ੰਭੂ ਨਾਥ ਹੁਣੀ ਜਾਣਦੇ ਵੀ ਮੈਨੂੰ ਮਾਰਾ ਫੜ ਲਈ ਆ ਰਹੇ ਹਾਂ ਚੰਗਰ ਲੰਗਰ ਇਸ ਵਿਦ ਜਾਣੀ ਜਿਹੜਾ ਚੰਗਰ ਨਾਵੇਂ ਸਿੱਧ ਹੈ ਤੇ ਲੰਗਰ ਨਾਵੇਂ ਸਿੱਧ ਹੈ ਉਹਨਾਂ ਨੇ ਇਸ ਤਰ੍ਹਾਂ ਜਾਣੀ ਗੱਲਬਾਤ ਮਮ ਢਿੱਗ ਹੈ ਮਾਨੀ ਚੰਗਰ ਇਸ ਤਰ੍ਹਾਂ ਜਾਣ ਰਿਹਾ ਵੀ ਮੇਰੇ ਕੋਲ ਲੰਗਰ ਹੋਣੀ ਇਸ ਤਰ੍ਹਾਂ ਜਾਣ ਕੇ ਵੀ ਮੇਰੇ ਕੋਲ ਹੀ ਆ ਰਹੇ ਮੈਨੂੰ ਫੜਨ ਲਈ ਕੋਸ਼ਿਸ਼ ਕਰ ਰਹੇ ਹੁਤੇ ਸਿੱਧ ਜੇ ਦੁਰਨੇ ਹਾਰੇ ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਜਿੰਨੇ ਸਿੱਧ ਸੀ ਲੁਕਣ ਵਾਲੇ ਸਭ ਨੇ ਆਪਣੇ ਨਿਕਟ ਨਿਹਾਰੇ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਨੇੜੇ ਵੇਖਿਆ ਵੀ ਮੇਰੇ ਮਗਰ ਆ ਕੇ ਮੈਨੂੰ ਫੜਨ ਗਏ ਤਨ ਅਨੇਕ ਧਰ ਤਿੰਨ ਕੋ ਤੂਰਨ ਕਿਉਂਕਿ ਮਹਾਰਾਜ ਨੇ ਉਸ ਵੇਲੇ ਅਨੇਕਾਂ ਸਰੀਰ ਧਾਰਨ ਕਰਕੇ ਉਹਨਾਂ ਨੂੰ ਬੜੀ ਛੇਤੀ ਹੀ ਪਕੜੇ ਜਾਏ ਪ੍ਰਭੂ ਗੁਣ ਪੂਰਨ ਜੋ ਪਰਮੇਸ਼ਰ ਨੂੰ ਗੁਣਾਂ ਵਿੱਚ ਪੂਰਨ ਹਨ ਜਾ ਕੇ ਸਾਰਿਆਂ ਨੂੰ ਕਹਿੰਦੇ ਮੁੱਛਾਂ ਤੋਂ ਫੜ ਲਿਆ ਹੈ ਦੋਹਰਾ ਮੂਛਨ ਤੇ ਗਹਿ ਕਰ ਸਰਬ ਕਹਿੰਦੇ ਮੁੱਛਾਂ ਤੋਂ ਫੜ ਫੜ ਕੇ ਸਾਰੇ ਹੀ ਕਿੰਨੇ ਇੱਕ ਥਲ ਸੋਏ ਜਿਵੇਂ ਗੁਮਾਂ ਦਾ ਬਗ ਇਕੱਠਾ ਕਰ ਲਈ ਸਾਰੇ ਇੱਕ ਜਗ੍ਹਾ ਬਗ ਨੂੰ ਇਕੱਠੇ ਕਰ ਲਏ ਮੁੱਛਾਂ ਤੋਂ ਫੜ ਫੜ ਨਿਰਬਲ ਹੋਇਆ ਤੂਸ਼ਨ ਭਏ ਫਿਰ ਕੀ ਸਿੱਧ ਨਾਲ ਕਮਜ਼ੋਰ ਜੇ ਹੋ ਕੇ ਚੁੱਪ ਹੋ ਗਏ ਹਨ ਤਿਸ਼ਟੇ ਲੱਜਿਤ ਹੋਏ ਹੋਰ ਸ਼ਰਮਿੰਦੇ ਜੇ ਹੋ ਕੇ ਟਿਕ ਗਏ ਹਨ ਚੌਪਈ ਸ੍ਰੀ ਪ੍ਰਭ ਤਿੰਨ ਸੌ ਬਚਨ ਲਾਏ ਉਸ ਵੇਲੇ ਗੁਰੂ ਮਹਾਰਾਜ ਨੇ ਫਿਰ ਇਹਨਾਂ ਦੇ ਸਾਥ ਬਚਨ ਕਹੇ ਹਨ ਤੁਮ ਖੋਜੋ ਮੈਂ ਦੁਰ ਹੋ ਜਾਏ ਮੈਂ ਵੀ ਸਿੱਧੋ ਅਸੀਂ ਤਾਂ ਤੁਹਾਨੂੰ ਲੱਭ ਲਿਆ ਹੁਣ ਤੁਸੀਂ ਕਹਿੰਦੇ ਅਸੀਂ ਲੁਕਦੇ ਹਾਂ ਜਾ ਕੇ ਤੁਸੀਂ ਸਾਨੂੰ ਖੋਜਣਾ ਟੁੱਡਣਾ ਲੱਭਣਾ ਜੇ ਨਾ ਪਾਵੋ ਇਸ ਬਿਦ ਕਰੀਏ ਪਰ ਵਈ ਜੇ ਅਸੀਂ ਨਾ ਪਾਏਗੇ ਨਾ ਲੱਭੇ ਤਾਂ ਫਿਰ ਤੁਸੀਂ ਇਸ ਤਰ੍ਹਾਂ ਦਾ ਤਰੀਕਾ ਕਰ ਲੈਣਾ ਲੈ ਟਕਾ ਅਰਦਾਸ ਉਚਰੀਏ ਭਾਈ ਬਾਲਾ ਜੀ ਸਾਡੇ ਕੋਲ ਹੈ ਤੁਹਾਡੇ ਇੱਥੇ ਕੋਲ ਰਹਿਣਗੇ ਇੱਕ ਟਕਾ ਲੈ ਕੇ ਹੱਥਾਂ ਵਿੱਚ ਇਸ ਤਰ੍ਹਾਂ ਅਰਦਾਸ ਕਰਾਉਣੀ ਭਾਈ ਅਰਦਾਸ ਭਾਈ ਲਾਲੀ ਜੀ ਤੋਂ ਅਰਦਾਸ ਕਰਾਉਣੀ ਇਹ ਪੰਥ ਪ੍ਰਕਾਸ਼ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਹੈ ਵੀ ਭਾਈ ਬਾਲਾ ਜੀ ਨੂੰ ਕੀ ਵੀ ਇਹ ਕੋਲ ਇਹ ਤੋਂ ਟਕਾ ਰਖਾ ਕੇ ਅਰਦਾਸ ਕਰਾਉਣੀ ਇੱਥੇ ਸਿੱਧਾ ਹੈ ਵੀ ਤੁਸੀਂ ਟਕਾ ਰੱਖ ਕੇ ਅਰਦਾਸ ਕਰਨੀ ਪਰ ਭਾਈ ਬਾਲਾ ਜੀ ਦਾ ਜਿਹੜਾ ਅਰਦਾਸ ਕਰਨਾ ਇਹ ਠੀਕ ਹੈ ਪ੍ਰਕਰਨ ਅਨੁਸਾਰ ਜਬ ਸਿਰ ਲਿਆਓਗੇ ਧਰ ਨਾਲ ਜਦੋਂ ਤੁਸੀਂ ਅਰਦਾਸ ਕਰਕੇ ਇਹਦੇ ਨਾਲ ਤੇ ਧਰਤੀ ਤੇ ਸੀਸ ਲਿਆਓਗੇ ਜਾਣੀ ਧਰਤੀ ਤੇ ਸੀਸ ਰੱਖ ਕੇ ਮੱਥਾ ਟੇਕੋਗੇ ਤਿਉਂ ਦਰਸ ਤੁਮਕੋ ਤਤਕਾਲ ਉਸੇ ਵੇਲੇ ਵੀ ਤੁਹਾਨੂੰ ਬੜੀ ਛੇਤੀ ਅਸੀਂ ਦਰਸ਼ਨ ਦੇ ਦੇਵਾਂਗੇ ਪ੍ਰਗਟ ਪ੍ਰਤੱਖ ਹੋ ਜਾਵਾਂਗੇ ਅਸ ਕਹਿ ਪੰਚ ਤਤ ਕੇ ਮਾਹੀ ਸਿੱਧਾ ਨਾਥਾਂ ਨੂੰ ਕਹਿ ਕੇ ਗੁਰੂ ਮਹਾਰਾਜ ਨੇ ਜਿਹੜੇ ਪੰਜ ਤੱਤ ਹੈ ਪੌਣ ਹੈ ਪਾਣੀ ਹੈ ਆਕਾਸ਼ ਧਰਤੀ ਹਵਾ ਵਗੈਰਾ ਇਹਨਾਂ ਪੰਜਾਂ ਤੱਤਾਂ ਵਿੱਚ ਦੇਹ ਮਿਲਾਏ ਦੀਨ ਛਿੰਨ ਤਾਹੀ ਆਪਣੇ ਸਰੀਰ ਦੇ ਪੰਜੇ ਜਿਹੜੇ ਤੱਤ ਹੈ ਛਿੰਦੇ ਵਿੱਚ ਹੀ ਪੰਜਾਂ ਤੱਤਾਂ ਵਿੱਚ ਵੱਖਰੇ ਵੱਖਰੇ ਮਿਲਾ ਦਿੱਤੇ ਹੈ ਅੰਸ਼ ਲੀਨ ਹੋਇਓ ਕਰਤਾਰਾ ਜਿਹੜੀ ਮਹਾਰਾਜ ਦੀ ਅੰਸ਼ ਹੈ ਜੋਤ ਹੈ ਕਰਤਾਰ ਦੀ ਜੋਤ ਵਿੱਚ ਲੀਨ ਹੋ ਗਈ ਹੈ ਜੇ ਸੇਵਕ ਗਤ ਦੇਵਨ ਹਾਰਾ ਆਪਣੇ ਸਿੱਖ ਸੇਵਕਾਂ ਨੂੰ ਮੁਕਤੀ ਦੇਣ ਵਾਲੇ ਸਤਿਗੁਰੂ ਹੈ ਉਹਨਾਂ ਨੇ ਜਿਹੜੀ ਜੋਤ ਹੈ ਉਹ ਅਧਿਆਤ ਨੰਦ ਜੋਰ ਕਰਤਾਰ ਦੀ ਜੋਤ ਵਿੱਚ ਲੀਨ ਕਰ ਦਿੱਤੀ। ਸਿੱਧ ਲੱਗੇ ਖੋਜਨ ਸਮਦਾਈ, ਜਿੰਨੇ ਸਾਰੇ ਸਿੱਧ ਮਾਰਾਂ ਨੂੰ ਲੱਭਣ ਲੱਗ ਪਏ ਹਨ। ਦਸਹੂ ਦਿਸ਼ਮਹਿ ਗਮਨੇ ਧਾਈ, ਕਹਿੰਦੇ ਦਸੋ ਦਿਸ਼ਾ ਵਿੱਚ ਹੀ ਦੌੜ ਦੌੜ ਕੇ ਗਏ ਹਨ। ਬੈਠੇ ਕਿਤਕੋ ਪਾਵਹਿ ਨਾਹੀ, ਕਿਤੇ ਵੀ ਮਾਰਾਂ ਨੂੰ ਬੈਠਿਆ ਹੋਇਆ ਪਾਉਂਦੇ ਨੀ, ਪਤਾ ਨੀ ਚੱਲਦਾ ਵੀ ਮਹਾਰਾਜ ਇੱਥੇ ਬੈਠੇ ਹੋਏ। ਖੋਜਤ ਫੇਰੇ ਕਠਨ ਥਲ ਮਾਰੀਆਂ, ਔਖੀਆਂ ਔਖੀਆਂ ਥਾਵਾਂ ਉਹਦੇ ਵਿੱਚ ਵੀ ਢੂੰਡਦੇ ਲੱਭਦੇ ਫਿਰੇ ਹਨ। ਕਾਨਨ ਸਰਤਾ ਸਿੰਧ ਪਹਾੜ, ਬੜੇ ਬੜੇ ਬੜੇ ਕਹਿੰਦੇ ਸੰਘਣੇ ਜੰਗਲ ਹੈ, ਪਾਣੀ ਦੀਆਂ ਨਦੀਆਂ ਹੈ ਤੇ ਸਮੁੰਦਰ ਤੇ ਪਹਾੜ ਹੈ ਉੱਚੇ ਉੱਚੇ। ਬੀਚ ਗੁਫਾ ਮਹਿ ਜਹਿ ਵੱਡੋ ਅੰਧਾਰ, ਪਹਾੜਾਂ ਦੇ ਵਿੱਚ ਕਹਿੰਦੇ ਜਿੱਥੇ ਗੁਫਾਵਾਂ ਬਣੀਆਂ ਤੇ ਬੜਾ ਤਕੜਾ ਸੰਘਣਾ ਹਨੇਰਾ ਹੈ। ਭਏ ਸਰਮਿਤ ਤਿੰਨ ਕਹੂੰ ਨਾ ਪਾਇਓ, ਸਾਰੇ ਥਾਵਾਂ ਵਿੱਚ ਕਹਿੰਦੇ ਫਿਰ ਕੇ ਹੰਭ ਗਏ ਹੈ, ਕਿਤੇ ਵੀ ਮਾਰਾ ਨੀ ਪਾਏ ਨੀ ਲੱਭ ਨੀ ਸਕੇ ਨਾ ਨੂੰ। ਫਿਰ ਤਿਓ ਸਭ ਕੋ ਮਨ ਅਕੁਲਾਇਓ, ਸਾਰਾ ਸਿੱਧਾਂ ਦਾ ਫਿਰਦਿਆਂ ਫਿਰਦਿਆਂ ਜਿਹੜਾ ਮਨ ਵਿਆਕੁਲ ਹੋ ਗਿਆ, ਘਾਬਰ ਗਏ ਹਨ। ਇੱਕ ਥਲ ਹੋਏ ਅਰਦਾਸ ਲਾਈ, ਫਿਰ ਇੱਕ ਥਾਂ ਇਕੱਠਿਆਂ ਹੋ ਕੇ ਭਾਈ ਬਾਲਾ ਜੀ ਰਾਹੀਂ ਇਹਨਾਂ ਨੇ ਅਰਦਾਸ ਕਰਪਾਈ ਹੈ ਸੋਨਾ ਦਾ ਟਕਾ ਰੱਖ ਕੇ। ਨਮਸਕਾਰ ਹਿਤ ਗਰੀਬ ਨਿਵਾਈ, ਨਮਸਕਾਰ ਕਰਨ ਵਾਸਤੇ ਸੀਸ ਕਹਿੰਦੇ ਹੇਠਾਂ ਲਾਇਆ, ਗਰਦਨ ਜੀ ਨੀਵੀਂ ਕੀਤੀ ਜਾਨੀ ਮੱਥਾ ਟੇਕਿਆ ਹੈ। ਤੇ ਚਿੰਨ ਪ੍ਰਗਟੇ ਤੁਰਤ ਗੁਸਾਈ, ਇਹਨਾਂ ਨੇ ਸਿਰ ਜਾ ਚੁੱਕਿਆ ਉਸੇ ਵੇਲੇ ਮਹਾਰਾਜ ਝਟਪਟੀ ਪ੍ਰਗਟ ਹੋ ਗਏ। ਦੇਖ ਸਿੱਧ ਉਰ ਗਏ ਬਿਸਮਾਈ, ਮਹਾਰਾਜ ਨੂੰ ਪ੍ਰਗਟ ਹੋਇਆ ਦੇਖ ਕੇ ਵਡੇਰੇ ਦੇ ਵਿੱਚ ਚਰ ਜੇ ਹੱਕੇ ਬੱਕੇ ਜੇ ਹੋ ਗਏ ਵੀ ਅਸੀਂ ਤਾਂ ਲੱਭਦੇ ਮਰ ਗਏ। ਮਾਰੀ ਜੀ ਅਰਦਾਸ ਕਰਕੇ ਮੱਥਾ ਟੇਕਿਆ, ਸਿਰ ਚਾਹ ਤੁਕਿਆ, ਹੁਣ ਕਿਧਰੋਂ ਪਤਾ ਨਹੀਂ ਆ ਗਏ ਇਹ ਕਿਵੇਂ ਆ ਗਏ, ਸਾਰੇ ਚਰਜੇ ਹੱਕੇ ਬੱਕੇ ਜੇ ਹੋ ਗਏ ਹਨ। ਚੱਲੇ ਨਾ ਬਲ ਲੱਜਿਤ ਹੋਏ ਰਹੇ, ਮਹਾਰਾਜ ਤੇ ਕੋਈ ਬਲ ਇਹਨਾਂ ਦਾ ਚੱਲਦਾ ਨਹੀਂ ਹੈ, ਬਹੁਤ ਬੇਇੱਜ਼ਤ ਜੇ ਸ਼ਰਮਸ਼ਾਰ ਜੇ ਹੋ ਰਹੇ। ਦੂਸ਼ਣ ਭਏ ਨਾ ਕਛ ਬਚ ਕਹੇ, ਸਾਰੇ ਚੁੱਪ ਚਾਪ ਹੀ ਹੋ ਗਏ, ਕਿਉਂਕਿ ਕੋਈ ਬਚਨ ਨਹੀਂ ਕਹਿ ਰਿਹਾ, ਕਿਸੇ ਨੂੰ ਗੱਲ ਹੀ ਨਹੀਂ ਆ ਰਹੀ, ਇੰਨੀ ਸ਼ਰਮ ਆਈ ਹੈ। ਚੱਪੇ ਚੋਰ ਜਾਂ ਓਜ ਦਿਖਾਵਨ, ਕਹਿੰਦੇ ਚੋਰ ਨੂੰ ਉੱਤੋਂ ਲਿਆ ਕੇ ਫੜ ਲਏ ਨਾ ਤੇ ਉਹ ਗੁੱਸੇ ਵਿੱਚ ਖਿੱਚ ਜਾਂਦਾ, ਚੀਚੀਆਂ ਜਿਹੀਆਂ ਵੜਦਾ, ਇਉਂ ਕਹਿੰਦੇ ਬਲ ਜਾ ਫੇਰ ਵੀ ਅਜੇ ਦਿਖਾਉਂਦੇ ਨੇ। ਕਰੇ ਉਹ ਚਹਿਤ ਜਿਨ ਕੇ ਔਰ ਭਾਵ, ਫਿਰ ਵੀ ਬਲ ਜਾ ਦਿਖਾਇਆ ਚਾਹੁੰਦੇ ਆ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਮਹਾਰਾਜ ਦਾ ਕੋਈ ਪ੍ਰੇਮ ਪਿਆਰ ਹੈ ਨਹੀਂ ਹੈ। ਪਗਨਾ ਪਰ ਹੀ ਗਰਬ ਡੁਬਾਏ, ਭਾਈ ਬਾਲਾ ਜੀ ਕਹਿੰਦੇ ਬੈਠੋ ਕਿੱਡੇ ਮੂਰਖ ਹੈ, ਸਿੱਧ ਸਭ ਕੁਛ ਦੇਖ ਲਿਆ, ਐਸੀ ਤੈਸੀ ਕਰਾ ਲਈ ਹੈ, ਫਿਰ ਵੀ ਚਰਨੀ ਨਹੀਂ ਪਏ ਹੈ, ਅਕਾਰ ਨੇ ਡੁਬੋਏ ਹੋਏ ਪਏ ਹੈ, ਡੁੱਬੇ ਪਏ ਹੈ। ਸਮਤਾ ਹਿਤ ਕੋ ਹਿਰਦੇ ਰਸਾਏ, ਮਹਾਰਾਜ ਦੀ ਬਰਾਬਰੀ ਕਰਨ ਵਾਸਤੇ ਸਾਰੇ ਆਪੋ ਹਿਰਦਿਆਂ ਵਿੱਚ ਗੁੱਸੇ ਵਿੱਚ ਹੀ ਆ ਗਏ ਹੈ। ਭੁਜੰਗ ਪ੍ਰਿਆਤ ਛੰਦ ਸਭੈ ਸਿੱਧ ਜੋ ਈਰਖਾ ਕੋ ਕਰੇ ਹੈ, ਇੰਨੇ ਸਾਰੇ ਸਿੱਧ ਹੈ ਮਹਾਰਾਜ ਨਾਲ ਬੜੀ ਭਾਰੀ ਈਰਖਾ ਕਰ ਰਹੇ ਹੈ। ਨਹੀਂ ਭਾਉ ਕੈਸੋ ਹਿਰਦੇ ਮੋਹ ਧਰੇ ਹੈ, ਕੋਈ ਵੀ ਦੇ ਵਿੱਚ ਕਿਸੇ ਤਰ੍ਹਾਂ ਦਾ ਸਤਿਗੁਰੂ ਲਈ ਪ੍ਰੇਮ ਪਿਆਰ ਨਹੀਂ ਰੱਖ ਰਿਹਾ, ਈਰਖਾ ਨਾਲ ਸੱਜ ਰਹੇ। ਬੁਝੈ ਨਾ ਬੁਝਾਈ ਬਰੀ ਹੈ ਅਪਾਰ, ਐਸੀ ਕਹਿੰਦੇ ਈਰਖਾ ਦੀ ਅੱਗ ਇਹਨਾਂ ਦੇ ਅੰਦਰ ਬਲ ਪਈ ਹੈ, ਬੁਝਾਈ ਹੋਈ ਬੁਝਦੀ ਨਹੀਂ ਹੈ। ਤਬਹਿ ਰੂਪ ਧਾਰੇ ਅਨੇਕੰ ਪ੍ਰਕਾਰ, ਉਸ ਵੇਲੇ ਸਿੱਧਾਂ ਨੇ ਈਰਖਾ ਵਿੱਚ ਆ ਕੇ ਆਪਣੀ ਸ਼ਕਤੀ ਨਾਲ ਅਨੇਕਾਂ ਜਿਹੜੇ ਰੂਪ ਜੇ ਧਾਰਨ ਕਰ ਲਏ। ਭਏ ਸਿੰਘ ਕੋ ਬਘੇਲਾ ਬਣੇ ਹੈ, ਕਹਿੰਦੇ ਸ਼ੇਰ ਬਣ ਗਿਆ ਸਿੱਧ ਸ਼ਕਤੀ ਨਾਲ, ਕੋਈ ਬਾਗ ਜਾ ਬਣ ਗਿਆ ਤਕੜਾ। ਕਿਤੇ ਬੰਨ ਭਖੈ ਕੁਬੈਨਾ ਬਣੇ ਹੈ, ਕਹਿੰਦੇ ਅੱਗ ਹੀ ਭਖ ਰਹੇ, ਅੱਗ ਹੀ ਖਾ ਰਹੇ ਹੈ, ਤੇ ਖੋਟੇ ਬਚਨ ਜੇ ਮਹਾਰਾਜ ਨੂੰ ਕਹਿੰਦੇ ਕਿਤੇ ਕੰਧ ਆ ਰੂੜ ਹੋਇ ਕੈ ਭਗਾਵੈ। ਕਹਿੰਦੇ ਕੰਧਾਂ ਤੇ ਚੜ ਕੇ ਨਾ ਤੇ ਘੋੜੀ ਵਾਂਗੂ ਨੂੰ ਭਜਾਉਂਦੇ ਹਨ। ਦੁਰਗਾਨੀ ਲਈ ਕੋ ਆਕਾਸ਼ ਉਡਾਵੈ, ਇਹਨੇ ਹਰਨ ਜੀ ਖਲ ਜੀ ਲਈ ਹੈ ਤੈਨੂੰ ਆਕਾਸ਼ ਵੀ ਉਡਾਈ ਫਿਰਦੇ। ਭਏ ਪਨਗੰਗ ਵੇਖ ਦੇਖੈ ਭਿਆਨਾ, ਇਹ ਕਹਿੰਦੇ ਸੱਪ ਜਾ ਬਣ ਗਿਆ ਸਿੱਧ, ਇਸ ਤਰ੍ਹਾਂ ਕਹਿੰਦੇ ਭਿਆਨਕ ਰੂਪ ਹੋ ਕੇ ਦੇਖਦੇ ਆ, ਫੁਕਾਰੇ ਜੇ ਮਾਰਦੇ ਆ। ਤਰੂਕੈ ਫਰੂਕੈ ਕੇ ਸੂਕੈ ਮਹਾਨਾ, ਸੱਪ ਜੇ ਬਣ ਕੇ ਆਪਣੇ ਆਪ ਸਰੀਰ ਨੂੰ ਤਰੀਕਦੇ ਖਿੱਚਦੇ ਆ, ਜਾਂ ਤੜੁੱਕੇ ਜੇ ਪਟਾਕੇ ਜੇ ਮਾਰਦੇ ਆ। ਕੋਈ ਇਸੇ ਤਰ੍ਹਾਂ ਰੁਕਾ ਫਿਰ ਕਾਟੇ ਮਾਰਦੇ ਤੇ ਛੂਕਦੇ ਹਨ ਬਹੁਤ। ਤਿਤਾ ਤੁੰਡ ਦੇਹੀ ਕਰੀ ਹੈ ਬਿਸਾਲਾ, ਨੇ ਆਪਣਾ ਦੇਹ ਵੀ ਬੜਾ ਸਾਰਾ ਮੂੰਹ ਵੀ ਕਰ ਲਿਆ ਹੈ। ਉੱਡੈ ਕੋ ਆਕਾਸ਼ੰ ਲਏ ਹਾਥ ਜਵਾਲਾ, ਵਿੱਚ ਅੱਗ ਦੀ ਲਾ ਕੇ ਅੱਗ ਜੀ ਲੈ ਕੇ ਤੇ ਆਕਾਸ਼ ਨੂੰ ਉੱਡਦੇ ਹਨ। ਤੋਟਕ ਛੰਦ ਕੇ ਲਕਾਰਤ ਕੇਤਕ ਰੋਖ ਦਹੇ, ਇਹ ਰੁਕੇ ਗੁੱਸੇ ਵਿੱਚ ਸੜੇ ਮੱਚੇ ਹੋਏ ਕਲਕਾਰੀਆਂ ਮਾਰਦੇ ਚਾਂਗਰਾ ਮਾਰਦੇ। ਨਭ ਬੀਚ ਜਿਤੇ ਥਿਰ ਹੋਏ ਰਹੇ, ਜਿੰਨੇ ਕਈ ਜਿਹੜੇ ਸਿੱਧ ਆਕਾਸ਼ ਦੇ ਵਿੱਚ ਹੀ ਸਥਿਤ ਹੋ ਰਹੇ। ਪਰ ਖਾਵਤ ਪਾਵਕ ਕੋ ਧਰਨੇ, ਧਰਤੀ ਉੱਪਰ ਕਹਿੰਦੇ ਅੱਗ ਦੀ ਹੀ ਬਾਰਿਸ਼ ਕਰ ਰਹੇ। ਜਲ ਬੀਚ ਤਰੈ ਜਿਮ ਹੋਏ ਤਰਨੇ, ਕਈ ਜਿਹੜੇ ਸਿੱਧ ਪਾਣੀ ਦੇ ਵਿੱਚ ਜਿਵੇਂ ਬੇੜੀ ਤਰਦੀ ਹੁੰਦੀ ਆ ਉਹ ਤਰਦੇ ਫਿਰਦੇ। ਲਗ ਰੂਪ ਕਿਤੇ ਦਰਸਾਏ ਕਈਆਂ ਨੇ ਛੋਟਾ ਜਿਹਾ ਰੂਪ ਧਾਰਨ ਕਰ ਲਿਆ ਤੇ ਦਰਸ਼ਨੀ ਦੇ ਰਹੇ ਦੇਸੀ ਨਹੀਂ ਰਹੇ ਹਨ। ਨਿਜ ਮੰਤਰਨ ਜੰਤਰ ਕਰੰਤ ਸਹੀ, ਆਪਣੇ ਜਿਹੜੇ ਕੋਈ ਮੰਤਰ ਮੁੰਤਰ ਜੀ ਅਤਵੀ ਧਾਗੇ ਜੇ ਹੈ ਸਹੀ ਨੀਚੇ ਕਰਕੇ ਕਰਾਉਂਦੇ ਹੈ। ਬਹੁ ਲੋਕ ਵਿਖੇ ਵੱਡ ਭੀੜ ਜਹਾ, ਜਿੱਥੇ ਬਹੁਤੇ ਲੋਕਾਂ ਦੀ ਬਕੜੀ ਧੀੜ ਸੀ, ਸਭ ਕੋ ਡਰ ਪਾਵੈ ਦੇਖ ਤਹਾ, ਉੱਥੇ ਕਹਿੰਦੇ ਦੇਖ ਦੇਖ ਕੇ ਸਾਰਿਆਂ ਨੂੰ ਡਰਾਉਂਦੇ ਧਪਾਉਂਦੇ ਹਨ। ਦੋਹਰਾ ਦੇਖ ਸਰੂਪ ਭਯੰਕਰ, ਜਿਹੜੇ ਲੋਕ ਮੇਲੇ ਵਿੱਚ ਇਕੱਠੇ ਹੋਏ ਉਹਨਾਂ ਨੇ ਸਿੱਧਾ ਨਾਥਾਂ ਦਾ ਭਿਆਨਕ ਰੂਪ ਜਾ ਦੇਖ ਕੇ ਵੀ ਸ਼ੇਰ ਬਣਿਆ ਫਿਰਦਾ, ਕੋਈ ਬਾਹ ਕੋਈ ਸੱਪ ਬਣਿਆ ਫਿਰਦਾ ਹੈ। ਡਰਪੇ ਲੋਕ ਵਿਸਾਲ, ਦੇਖ ਕੇ ਜਿੰਨੇ ਲੋਕ ਮੇਲੇ ਵਿੱਚ ਆਏ ਬਹੁਤੇ ਡਰ ਗਏ ਵੀ ਮਾਰਨਗੇ ਸਾਨੂੰ। ਇਤ ਉਤ ਤੱਕਾ ਪਲਾਏ ਨੰਗ, ਇਧਰ ਨੂੰ ਤੱਕਦਾ ਉਧਰ ਨੂੰ ਝਾਕਦਾ ਵੀ ਆਪਾਂ ਕਿਸੇ ਪਾਸੇ ਭਜੀਏ ਬਚਾ ਕੇ। ਧੀਰਜ ਦਈ ਕਿਰਪਾਲ, ਦਿਆਲੂ ਕਿਰਪਾਲੂ ਸਤਿਗੁਰੂ ਨੇ ਆਵਾਜ਼ ਦੇ ਕੇ ਸਾਰੇ ਲੋਕਾਂ ਨੂੰ ਧੀਰਜ ਦੇ ਦਿੱਤੀ ਹੈ। ਗੁਰੂ ਅਜਿੱਤੇ ਸੋ ਕਹਿਓ, ਸਵੇਰੇ ਜਿਹੜਾ ਅਜਿੱਤਾ ਚੌਧਰੀ ਉਹਦੇ ਸਾਥ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਹੈ, ਸਭ ਨਰ ਕੇ ਚੌਹ ਫੋਰ, ਜਿੰਨੇ ਆਪਣੇ ਇਰਦ ਗਿਰਦ ਲੋਕ ਬੈਠੇ ਆ ਨਾ ਮਾਈ ਭਾਈ ਇਹਨਾਂ ਦੇ ਚਾਰ ਛਪੇਰੇ, ਉੱਠ ਕੇ ਕਰਦੇ ਕਾਰ ਤੂੰ, ਵੀ ਉੱਠ ਕੇ ਆ ਸੋਟੀ ਨਾਲ ਕਾਰ ਜੀ ਕਰਦੇ, ਲਕੀਰ ਜੀ ਕੱਢਦੇ ਚਾਰ ਛਪੇਰੇ। ਵਾਹਿਗੁਰੂ ਮੁਖ ਢੇਰ, ਮੁਖੋਂ ਵਾਹਿਗੁਰੂ ਵਾਹਿਗੁਰੂ ਬੋਲਦਾ ਹੋਇਆ ਲਕੀਰ ਜੀ ਕੱਢਦੇ, ਜਿਸ ਕਰਕੇ ਇਧਰ ਆਈ ਨਾ ਕੋਈ ਸਕੇ। ਦਵਈਆ ਛੰਦ ਉੱਠਿਓ ਅਜਿੱਤਾ ਕੀਨੀ ਕਾਰਾ, ਅਜਿੱਤਾ ਰੰਧਾਵਾ ਚੌਧਰੀ ਉੱਠਿਆ ਸੋਟੀ ਨਾਲ ਲਕੀਰ ਜੀ ਕੱਢ ਦਿੱਤੀ, ਕਾਰ ਕੱਢ ਦਿੱਤੀ ਹੈ। ਆਪ ਗਯੋ ਸਰ ਮਾਹੀ, ਆਪ ਜਿਹੜਾ ਅਜਿੱਤਾ ਚੌਧਰੀ ਹੈ ਕਹਿੰਦੇ ਜਿੱਥੇ ਸਰੋਵਰ ਸੀ ਉਧਰ ਨੂੰ ਚਲੇ ਆ ਗਏ। ਤੇ ਪਰ ਲੈ ਨਿਜ ਚੀਰ ਡਬ ਡਸਾਇਓ, ਆਪਣੇ ਹੱਥਾਂ ਵਿੱਚ ਬਸਤਰ ਜਾ ਲਏ ਤੇ ਉਹ ਪਾਣੀ ਦੇ ਉੱਪਰ ਕਹਿੰਦੇ ਨੇ ਵਿਛਾਤਾ ਜਿੱਤੇ ਚੌਧਰੀ ਨੇ। ਭੀਜੇ ਉਹ ਤਾਰਿਕਾ ਨਾਹੀ, ਇਹ ਹੁਣ ਕਹਿੰਦੇ ਤਖਤੀ ਦਿਖਾਉਣ ਲੱਗ ਪਿਆ, ਇੱਕ ਤਾਗਾ ਵੀ ਕਹਿੰਦੇ ਉਹ ਪਾਣੀ ਵਿੱਚ ਭਿੱਜਿਆ ਨਹੀਂ ਹੈ। ਤਾਹੇ ਰੂਡ ਹੋਏ ਕਹਿ ਬੈਠਾ, ਜਿਹੜਾ ਕੱਪੜਾ ਜਾ ਪਾਣੀ ਤੇ ਵਿਛਾਇਆ ਸੀ ਉਹਦੇ ਚੜ ਕੇ ਚੌਂਕੜਾ ਮਾਰ ਕੇ ਚੌਧਰੀ ਹੋਣੀ ਬੈਠ ਗਏ। ਕਾਰ ਕਰੈ ਇਮ ਸੋਈ, ਇਸ ਤਰ੍ਹਾਂ ਚੌਧਰੀ ਹੋਣੀ ਕਹਿੰਦੇ ਕੰਮ ਜਾ ਕਰ ਰਹੇ। ਮਰੇ ਬਿਹੰਗ ਸਰੋਵਰ ਮਹਿ, ਜਿਹੜੇ ਤਿੱਖੀ ਹਨੇਰੀ ਨਾਲ ਕਹਿੰਦੇ ਪੰਛੀ ਜੇ ਮਰ ਗਏ ਸੀ ਤੇ ਉਹ ਸਰੋਵਰ ਵਿੱਚ ਤਰਦੇ ਫਿਰਦੇ ਸੀ ਪੰਛੀ। ਬਹੁ ਗਹਿਤ ਭਇਓ ਕਰ ਦੋਈ, ਇਸ ਤਰ੍ਹਾਂ ਕਹਿੰਦੇ ਕੀ ਕਰਤ, ਬਹੁ ਗਹਿਤ ਭਇਓ ਕਰ ਦੋ, ਗਲਤ ਪੜਦਾ ਹੈ, ਬਹੁ ਕਹਿਤ ਪਹਿਲਾਂ ਬਹੁ ਪਿੱਛੇ ਲਾ ਦੇ ਮਰੇ ਬਿਹੰਗ ਸਰੋਵਰ ਮਹਿ ਬਹੁ ਜਿਹੜੇ ਬਹੁਤੇ ਪੰਛੀ ਸਰੋਵਰ ਚ ਮਰੇ ਪਏ ਸੀ ਕਹਿਤ ਭਇਓ ਕਰ ਦੋਈ ਉਹਨਾਂ ਨੂੰ ਕਹਿੰਦੇ ਆਪਣੇ ਦੋਹਾਂ ਹੱਥਾਂ ਵਿੱਚ ਇਹ ਫੜ ਲੈਂਦਾ ਮਰਿਆ ਪੰਛੀਆਂ ਨੂੰ ਸਵਈਆ ਗਹਿ ਹੱਥ ਜਵਾਏ ਉਡਾਵਤ ਜਾਤ ਕਹਿੰਦੇ ਹੱਥਾਂ ਵਿੱਚ ਫੜ ਫੜ ਕੇ ਤੇ ਜਿਉਂਦੇ ਕਰਕੇ ਉਡਾਈ ਜਾਂਦਾ ਪੰਛੀਆਂ ਨੂੰ ਪਿੱਛੇ ਬਹੁਤੇ ਨਰ ਤਾਹੇ ਤਮਾਸ਼ਾ ਜਿੱਥੇ ਚੌਧਰੀ ਦਾ ਜਿਹੜਾ ਤਮਾਸ਼ਾ ਜਾਂ ਬਹੁਤੇ ਲੋਕ ਸਰੋਵਰ ਦੇ ਕਿਨਾਰੇ ਖੜੋਤੇ ਵੇਖੀ ਜਾ ਰਹੇ ਇੱਕ ਸ੍ਰੀ ਗੁਰ ਜੋ ਢਿੱਗ ਕਾਰ ਕਰੀ ਇੱਧਰ ਜੋ ਗੁਰੂ ਮਹਾਰਾਜ ਦੇ ਕੋਲ ਉਹ ਸੋਟੀ ਜੀ ਦੇ ਨਾਲ ਕਾਰ ਕੱਢੀ ਸੀ ਲਕੀਰ ਜੀ ਖਿੱਚੀ ਸਿੱਧ ਆਏ ਸਕਹਿ ਨਹਿ ਤਾਹਿ ਕ ਪਾਸਾ ਉਸ ਲਕੀਰ ਦੇ ਨੇੜੇ ਤੇੜੇ ਕੋਈ ਨੀ ਆ ਰਿਹਾ ਸਿੱਧ ਆ ਹੀ ਨਹੀਂ ਸਕਦਾ ਪਲ ਬਾਹਰ ਹੀ ਦਿਖ ਰਾਵਤ ਹੈ ਹਾਂ ਲਕੀਰ ਤੋਂ ਬਾਹਰ ਬਾਹਰ ਹੀ ਆਪਣਾ ਬਲਜਾ ਦਿਖਾਉਂਦੇ ਫਿਰਦੇ ਧਰ ਦਾਰਨ ਰੂਪ ਫਿਰੈ ਚਹ ਪਾਸਾ ਬੜਾ ਭਿਆਨਕ ਜਿਹਾ ਰੂਪ ਧਾਰਨ ਕਰਕੇ ਚਾਰ ਸਵੇਰੇ ਫਿਰਦੇ ਪਛਤਾਏ ਪਸੂਰਤ ਹੈ ਉਰ ਮੈਂ ਨਾਲੇ ਪਛਤਾਉਂਦੇ ਨਾਲੇ ਹਿਰਦੇ ਵਿੱਚ ਬਹੁਤ ਝੂਰਦੇ ਜਬ ਨਾਹ ਚੱਲਿਓ ਬਲਕੋ ਬਸ ਮਾਸਾ ਜਦੋਂ ਮਹਾਰਾਜ ਦੇ ਉੱਪਰ ਬਹੁਤਾ ਤੱਕ ਬਲ ਕੀ ਹੈ ਮਾਸਾ ਮਾਤਰ ਭੋਰਾ ਮਾਤਰ ਵੀ ਇਹਨਾਂ ਦਾ ਬਲ ਨਹੀਂ ਚੱਲਿਆ ਦੋਹਰਾ ਤਤ ਤਤ ਮੈਂ ਮਿਲ ਰਹੇ ਇੱਧਰ ਮਹਾਰਾਜ ਦੇ ਜਿਹੜੇ ਪੰਜ ਤਤ ਸੀ ਉਹ ਤੱਤਾਂ ਵਿੱਚ ਮਿਲ ਰਹੇ ਸ੍ਰੀ ਨਾਨਕ ਤੇ ਥਾਏ ਗੁਰੂ ਮਹਾਰਾਜ ਜੀ ਉਸ ਥਾਂ ਤੇ ਪਚ ਹਾਰੇ ਕਛ ਨਹਿ ਲਖੈ ਕਹਿੰਦੇ ਖਪ ਕੇ ਹਾਰ ਗਏ ਕੋਈ ਜਾਣ ਨਹੀਂ ਸਕੇ ਸ਼ਕਤ ਰਹੇ ਸਭ ਲਾਏ ਸਾਰੇ ਆਪੋ ਆਪਣੀਆਂ ਤਾਕਤਾਂ ਲਾ ਰਹੇ ਆ ਮਹਾਰਾਜ ਤੇ ਕੋਈ ਇਹਨਾਂ ਦੀ ਸ਼ਕਤੀ ਚੱਲੀ ਨੀ ਕੁਝ ਨੀ ਕਰ ਸਕੇ ਹਨ ਚੌਪਈ ਤਿਨਕੀ ਦਿਸ਼ ਦੇਖਿਓ ਗੁਰ ਜਬ ਹੀ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇਹਨਾਂ ਦੀ ਤਰਫ ਤੱਕਿਆ ਵੀ ਅਜੇ ਵੀ ਹਟਦੇ ਨਹੀਂ ਸਗਲੀ ਸ਼ਕਤ ਕਰਖ ਲਈ ਤਬ ਹੀ ਮਹਾਰਾਜ ਦੀ ਮੌਤ ਹੈ ਜਿੰਨੇ ਸਿੱਧ ਨਾਥ ਹੈ ਸਾਰਿਆਂ ਦੀ ਤਾਕਤ ਜੀ ਆਪ ਜੀ ਨੇ ਖੋ ਖਿੰਜ ਲਈ ਜਾਂ ਕੋ ਨਿੰਬੂ ਲੇਹ ਨਚੋਰੀ ਜਿਵੇਂ ਕਹਿੰਦੇ ਜਿਹੜਾ ਕੋਈ ਕਾਗਜ਼ੀ ਨਿੰਬੂ ਹੁੰਦਾ ਉਹਦਾ ਪਾਣੀ ਜਾਂ ਨਚੋੜ ਲੈਂਦੇ ਹੁੰਦੇ ਜੈਸੇ ਊਖ ਦੇ ਕਰ ਖੋਰੀ ਕਹਿੰਦੇ ਗੰਨੇ ਨੂੰ ਬੇਰਣੇ ਦੇ ਵਿੱਚ ਪਾ ਕੇ ਰੋਜ਼ਾ ਕੱਢ ਕੇ ਉਹਦੀ ਖੋਰੀ ਜੀ ਕਰ ਦਿੰਦੇ ਆ ਨਾ ਪੱਛੀ ਜੀ ਕਰ ਦਿੰਦੇ ਖਾਲੀ ਆਤੁਰ ਹਾਰ ਗਏ ਜਿਸ ਕਾਲਾ ਇਉਂ ਕਹਿੰਦੇ ਜਿਸ ਵੇਲੇ ਬਹੁਤ ਵਿਆਕਲ ਹੋਏ ਹਾਰ ਹੰਭ ਗਏ ਬੈਠੇ ਹੋਏ ਕੈ ਦੀਨ ਵਿਸਾਲਾ ਬਹੁਤੇ ਆਈ ਨਮਾਣੇ ਜੇ ਹੋ ਕੇ ਜਿਵੇਂ ਮਾਂ ਮਰੀ ਹੁੰਦੀ ਨੇ ਬੈਠੇ ਆਏ ਫਿਰ ਲੱਜਤ ਭਏ ਨਾ ਬੋਲਿਓ ਜਾਈ ਇੰਨੇ ਸ਼ਰਮਸ਼ਾਰ ਹੋਏ ਆ ਕਿਸੇ ਸਿੱਧ ਨਾਥ ਤੋਂ ਬੋਲਿਆ ਚੱਲਿਆ ਨੀ ਜਾ ਰਿਹਾ ਜ਼ਬਾਨ ਹੀ ਬੰਦ ਹੋ ਗਈ ਜਿਵੇਂ ਦੰਦਲ ਪਈ ਹੁੰਦੀ ਹੈ ਬੰਦ ਹੈ ਜਾਂ ਸ਼ਤਰੂ ਕਿਸ ਰਾਈ ਕੋਈ ਰਾਜੇ ਨੂੰ ਕਹਿੰਦੇ ਸ਼ਤਰੂ ਬੰਨ ਲੈ ਨੂਰ ਲਵੇ ਨਾ ਤੇ ਇਸ ਤਰ੍ਹਾਂ ਦੇ ਬੰਨੇ ਹੋਏ ਚੁੱਪ ਹੋ ਰਹੇ ਦੋਹਰਾ ਰੰਚ ਗਰਭ ਉਰ ਨਹਿ ਰਹੇ ਫਿਰ ਕੀ ਜਦੋਂ ਸ਼ਕਤੀ ਖੋਹੀ ਗਈ ਹੈ ਲਪੋਟ ਸੰਕ ਹੋ ਗਿਆ ਫਿਰ ਤਾਂ ਸਾਰੇ ਕਹਿੰਦੇ ਸ਼ਰਮ ਜੇ ਹੋ ਰਹੇ ਨਿਰਪ ਜਾ ਸ਼ੀਨੇ ਦੇਸ਼ ਰਾਜਾ ਕਹਿੰਦੇ ਕਿਸਾ ਦਾ ਰੋ ਦੇਸ਼ ਖੋ ਲਵੇ ਤੇ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਰਾਜ ਪਾਗ ਇਹਨਾਂ ਦੀ ਸ਼ਕਤੀ ਸੀ ਖੋ ਲਈ ਹੈ ਇਸ ਕਰਕੇ ਹੁਣ ਇਹਦੇ ਵਿੱਚ ਕੋਈ ਹੰਕਾਰ ਨਹੀਂ ਰਿਹਾ ਇਹਨਾਂ ਦੇ ਲੱਜਤ ਹੋਏ ਨਰਨ ਮੈਂ ਇੰਨੇ ਉੱਥੇ ਮੇਲੇ ਵਿੱਚ ਲੋਕ ਆਏ ਉਹਨਾਂ ਵਿੱਚ ਸਿੱਧ ਨਾਥ ਬਹੁਤ ਬੇਸ਼ਰਮ ਬੇਇੱਜ਼ਤ ਹੋਏ ਹੈ ਸਿੱਧਨ ਸੋ ਸੰਦੇਸ਼ ਸਿੱਧਾਂ ਦੇ ਨਾਲ ਜਿਹੜੇ ਸਿੱਧਾਂ ਦੇ ਈਸ਼ਵਰ ਗੋਰਖਨਾਥ ਹੋਣੀ ਉਹਨੂੰ ਵੀ ਬੇਸ਼ਰਮੀ ਹੋਏ ਹੈ ਚੌਪਈ ਮੰਗਲ ਪ੍ਰਾਣ ਨਾਥ ਤੇ ਆਦ ਮੰਗਲ ਨਾਥ ਤੇ ਪ੍ਰਾਣ ਨਾਥ ਈਸ਼ਰ ਨਾਥ ਭਰਤੀ ਨਾਥ ਆਦਿ ਗੋਪੀ ਨਾਥ ਸਭ ਕੇ ਹਿਰਦੇ ਭਇਓ ਅਹਿਲਾਦ ਜਦੋਂ ਸਾਰਿਆਂ ਦੀ ਸ਼ਕਤੀ ਜੀ ਖਿੱਚ ਲਈ ਨਾ ਮਹਾਰਾਜ ਤੇ ਨਿੰਮੋ ਝੂਣੇ ਹੋਏ ਬੈਠੇ ਹੈ ਇਹਨਾਂ ਨੂੰ ਦੇਖ ਕੇ ਹਿਰਦੇ ਵਿੱਚ ਬੜਾ ਆਨੰਦ ਹੋਇਆ ਵੀ ਹੁਣੇ ਸੂਤ ਆਏ ਆ ਲਾਣਾ ਕਹਿਓ ਹਮਾਰੋ ਮਾਨਿਓ ਨਾਹੀ ਦੇਖੋ ਪਹਿਲਾਂ ਇਹ ਸਿੱਧਾ ਨਾਥਾਂ ਨੂੰ ਅਸੀਂ ਕਿਹਾ ਸੀ ਵੀ ਸਮੇਰ ਪਰਬਤ ਤੇ ਤੁਸੀਂ ਬਥੇਰੀ ਪਰਮ ਸ਼ਕਤੀ ਦਿਖਾਈ ਹੈ ਨਾਨਕ ਮਤੇ ਬਥੇਰੀ ਦਿਖਾਈ ਹੈ ਹਰ ਜੋ ਹੁਣ ਤੁਸੀਂ ਕਿਉਂ ਨਹੀਂ, ਪਰ ਕਹਿੰਦੇ ਸਾਡਾ ਇਹਨਾਂ ਨੇ ਕਿਹਾ ਹੋਇਆ ਮੰਨਿਆ ਨਹੀਂ ਹੈ। ਅਤ ਲੱਜਤ ਹੋਏ ਮਨ ਮਾਹੀ, ਹੁਣ ਕਹਿੰਦੇ ਠੀਕ ਹੈ ਆਪੋ ਆਪਣੇ ਮਨਾਂ ਵਿੱਚ ਬਹੁਤ ਬੇਸ਼ਰਮ ਹੋਏ, ਹੁਣ ਇਹਨਾਂ ਨੂੰ ਕੋਈ ਗੱਲ ਨਹੀਂ ਆ ਰਹੀ, ਹੁਣ ਇਹ ਸੂਤ ਆਏ ਹੁਣ ਠੀਕ ਆਏ। ਇਸ ਤਰ੍ਹਾਂ ਇਹ ਜਿਹੜੇ ਸਿਆਣੇ ਸਿੱਧ ਹੈ ਸਾਰੇ ਪ੍ਰਸੰਨ ਹੋ ਰਹੇ, ਵੀ ਜਾਣਦੇ ਸਨ ਵੀ ਮਹਾਰਾਜ ਮਹਾਨ ਹੈ, ਅਖੀਰੇ ਇਹਨਾਂ ਦਾ ਕਾਰਜਾ ਮਹਾਰਾਜ ਨੇ ਲਾ ਹੀ ਦੇਣਾ ਹੈ। ਇਹ ਪ੍ਰਸੰਗ ਇਸ ਤਰ੍ਹਾਂ ਸਿੱਧਾ ਨਾਥਾਂ ਦੇ ਹੰਕਾਰ ਲਾਉਣ ਦਾ ਆਇਆ, ਪਰ ਫਿਰ ਵੀ ਮਹਾਰਾਜ ਨਾਲੇ ਚਰਚਾ ਕਰਨ ਲਈ ਆ ਪਹੁੰਚੇ ਸੀ, ਅਤੇ ਉਹਦੇ ਵਿੱਚ ਵੀ ਇਹ ਸਾਰੇ ਇਹਨਾਂ ਨੇ ਖਾਧੀ। ਇੱਧਰ ਫਿਰ ਜਦੋਂ ਮਹਾਰਾਜ ਨੇ ਅਜਿੱਤੇ ਰੰਧਾਵੇ ਵੱਲੀ ਦੇਖਿਆ ਵੀ ਇਹ ਹੁਣ ਤਾਕਤ ਦਿਖਾਈ ਫਿਰਦਾ, ਅਤੇ ਮਹਾਰਾਜ ਨੇ ਆਵਾਜ਼ ਦੇ ਕੇ ਪੁੱਛਿਆ ਵੀ ਆਹ ਕੌਣ ਹੈ ਇੱਧਰ ਕਰ ਰਿਹਾ ਹੈ। ਇਹਨਾਂ ਨੇ ਫਿਰ ਥੋੜ੍ਹਾ ਜਿਹਾ ਤਰਕ ਜੀ ਮਾਰ ਕੇ ਕਿਹਾ, ਕਹਿੰਦੇ ਹੋਰ ਕਿਹੜਾ ਹੋਣਾ, ਤੁਹਾਡਾ ਹੀ ਚੇਲਾ ਚਾਟੜਾ ਹੈ, ਤੁਹਾਡੇ ਘਰ ਰਹਿ ਗਈ ਸ਼ਕਤੀ, ਸਤੋਂ ਤੱਕ ਉਹ ਖੰਜਲੀ, ਅਸੀਂ ਤਾਂ ਰਹਿ ਗਏ ਉਹੋ ਜਿਹੋ ਜਿਹੇ ਪਹਿਲਾਂ ਸੀ। ਫਿਰ ਜਿਵੇਂ ਜਿੱਤੇ ਰੰਧਾਵੇ ਨੂੰ ਆਪ ਜੀ ਨੇ ਸਮੱਤ ਦੇਣ ਵਾਸਤੇ ਆਪਣੇ ਕੋਲ ਬੁਲਾ ਲਿਆ ਸੀ, ਅਤੇ ਇਹਦੇ ਵੱਲੀ ਵੀ ਇਹ ਕਿ ਵੀ ਇਹਨੂੰ ਵੀ ਇਹਦਾ ਵੀ ਸਾਰਾ ਕੁਝ ਖੋ ਖੰਜ ਲਿਆ ਸੀ। ਫਿਰ ਇੱਕ ਬੱਚੇ ਨੇ ਆ ਕੇ ਮਹਾਰਾਜ ਅੱਗੇ ਬੇਨਤੀ ਕਰਕੇ ਸਾਰਿਆਂ ਦੀ ਸ਼ਕਤੀ ਜੀ ਵਾਪਸ ਤੋਂ ਆਈ ਸੀ। ਉਹ ਪ੍ਰਸੰਗ ਜਿਵੇਂ ਆਏਗਾ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਰਵਣ ਕਰ ਲਵਾਂਗੇ। ਅਜੇ ਤੀ ਸਮਾਪਤੀ ਹੈ ਜੀ। ਮੰਗਲ ਪ੍ਰਾਨ ਨਾਥ ਤੇ ਆਦ, ਸਭ ਕੇ ਹਿਰਦੇ ਭਇਓ ਅਹਿਲਾਦ, ਕਹਿਓ ਹਮਾਰੋ ਮਾਨਿਓ ਨਾਹੀ, ਅਤ ਲੱਜਿਤ ਹੋਇਓ ਮਨ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਠੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਇਆ ਧਾਰ, ਹੇ ਠਾਕੁਰ ਹਾਂ ਦਾਸ ਰੂਪ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਹੈ ਪਰੋਇ, ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਰ ਦਿਆਲ, ਇੱਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾਜ ਹੈ, ਜੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇ ਬੰਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇ ਬੰਦੇ, ਗੁਰੂ ਪਾਰੇ ਉਤਾਰਨ ਹਾਰ, ਠਾਕੁਰ।